ਜਗਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਧਨਾ ਸਿਰ ਚਰਨਨ ਕਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਬੈਠੈ ਨਿਤ ਸ੍ਰੀ ਗੁਰ ਧਰਮਸਾਲਾ ਹੋਤ ਕੀਰਤਨ ਪ੍ਰੇਮ ਵਿਸਾਲਾ ਦੇਸ਼ ਦੇਸ਼ ਤੇ ਸੁਨ ਜਸ ਗੁਰ ਕੋ ਮਾਨਵ ਅਏ ਪ੍ਰੇਮ ਕਰ ਉਰ ਕੋ ਬੈਠੈ ਨਿਤ ਸ੍ਰੀ ਗੁਰ ਧਰਮਸਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਸ਼ਬਰ ਸ਼ਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਜੋਗੋ ਜੋਗ ਅਟਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਤਿਕਾਰ ਸਹਿਤ ਪ੍ਰਕਾਸ਼ ਸੇਵਾ ਹੋਈ ਹੈ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪ੍ਰਕਾਸ਼ ਸੇਵਾ ਦੇ ਨਾਲ ਹੀ ਸੋਹਣਾ ਸੁੰਦਰ ਦੀਵਾਨ ਸਜ ਰਿਹਾ ਹੈ। ਗੁਰਬਾਣੀ ਦਾ ਪਾਠ ਅਤੇ ਗੁਰਬਾਣੀ ਦੇ ਹੀ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਰਾਹੀਂ ਕੀਰਤਨ ਦੁਆਰਾ ਬੇਅੰਤਾਂ ਨੂੰ ਉਤਾਰਿਆ। ਜਿੱਥੇ ਜਿੱਥੇ ਗਏ ਜੋ ਆਪ ਜੀ ਨੇ ਸੁਭ ਉਪਦੇਸ਼ ਬਖਸ਼ੇ, ਭਾਈ ਬਾਲਾ ਜੀ ਆਪ ਜੀ ਦੇ ਨਾਲ ਰਹੇ, ਗੁਰੂ ਅੰਗਦ ਸਾਹਿਬ ਜੀ ਦੇ ਕਹਿਣ ਕਰਕੇ ਉਹ ਸਾਰਾ ਜਿਹੜਾ ਪ੍ਰਸੰਗ ਹੈ ਭਾਈ ਪੈੜਾ ਮੁੱਖਾ ਖੱਤਰੀ ਰਾਹੀਂ ਲਿਖਵਾਇਆ, ਜਿਸ ਨੂੰ ਭਾਈ ਬਾਲੇ ਵਾਲੀ ਜਨਮ ਸਾਖੀ ਅਸੀਂ ਕਹਿੰਦੇ ਹਾਂ, ਉਸੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਉਲਥਾ ਇਸੇ ਤਰ੍ਹਾਂ ਕੁਝ ਭਾਈ ਗੁਰਦਾਸ ਜੀ ਦੀ ਵਾਰਾਂ ਦੇ ਵਿੱਚੋਂ, ਭਾਈ ਮਨੀ ਸਿੰਘ ਜੀ ਦੀ ਭਗਤ ਰਤਨਾਵਲੀ ਵਿੱਚੋਂ, ਹੋਰ ਰਹਿਤਨਾਮਿਆਂ ਵਿੱਚੋਂ, ਇਸੇ ਤਰ੍ਹਾਂ ਭਾਈ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਜੋ ਬਾਬਾ ਬੁੱਢਾ ਸਾਹਿਬ ਜੀ ਦੀਆਂ ਸਵਸ ਵਿੱਚੋਂ ਸੀ, ਇਸ ਤਰ੍ਹਾਂ ਉਹਨਾਂ ਨੇ ਸੱਚਖੰਡ ਹਜ਼ੂਰ ਸਾਹਿਬ ਤੋਂ ਮਹਾਰਾਜ ਜੀ ਸੱਚਖੰਡ ਗਮਨ ਕਰਨ ਤੋਂ ਬਾਅਦ 13 ਸਿੰਘ ਉਹਨਾਂ ਦੇ ਪਾਸ ਆਏ ਅਤੇ ਬੇਨਤੀ ਕੀਤੀ ਸੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਸੱਚਖੰਡ ਗਮਨ ਕਰ ਗਏ, ਹੁਣ ਉਹਨਾਂ ਦੇ ਤੁਸੀਂ ਸਾਨੂੰ ਸਰਵਣ ਦਰਸ਼ਨ ਕਰਾਓ। ਉਹਨਾਂ ਦਾ ਜਿਵੇਂ ਉਹਨਾਂ ਨੇ ਅਵਤਾਰ ਧਾਰਿਆ, ਫਿਰ ਬਾਲ ਲੀਲਾ ਕੀਤੀ, ਉਹ ਫਿਰ ਬੇਨਤੀ ਮੰਨ ਕੇ ਹਿੱਸਾ ਭਾਈ ਸਾਹਿਬ ਭਾਈ ਰਾਮ ਕੌਰ ਜੀ ਜਿਹਨਾਂ ਦਾ ਅੰਮ੍ਰਿਤ ਛਕ ਕੇ ਫਿਰ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰਬਖਸ਼ ਸਿੰਘ ਰੱਖਿਆ ਸੀ, ਉਹ 13 ਸਿੰਘਾਂ ਦੇ ਬੇਨਤੀ ਕਰਨ ਤੋਂ ਸਾਰਾ ਪ੍ਰਸੰਗ ਸੁਣਾਇਆ ਸੀ। ਫਿਰ ਇਹ ਕਹਿਣ ਲੱਗੇ ਕਿ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਨੂੰ ਵਰ ਹੋਇਆ, ਤੁਹਾਥੋਂ ਕੁਝ ਲੁਕਾ ਛਕਾ ਦੇਣ ਹੋਏ, ਸਾਡੇ ਸੰਬੰਧ ਵੀ ਤੁਸੀਂ ਸਭ ਕੁਝ ਜਾਣੋਗੇ, ਜਿਵੇਂ ਔਲੇ 'ਤੇ ਹੱਥ ਬੇਰ ਰੱਖਿਆ ਜਾਂ ਔਲਾ ਰੱਖਿਆ ਹੁੰਦਾ ਹੱਥ 'ਤੇ, ਇਸ ਤਰ੍ਹਾਂ ਸਾਡਾ ਜਿਹੜਾ ਸਰੂਪ ਹੈ ਤੁਹਾਨੂੰ ਬਸ ਅਮਲ ਬਤ ਹੋਵੇਗਾ। ਕਿਰਪਾ ਕਰੋ ਮਹਾਰਾਜ, ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਤੁਸੀਂ ਆਪਣੇ ਅਨੁਭਵ ਨਾਲ ਸਾਰਾ ਬਾਲ ਲੀਲਾ ਦਾ ਜੰਗਾਂ ਯੁੱਧਾਂ ਦਾ ਪ੍ਰਸੰਗ ਸੁਣਾ ਦਿੱਤਾ ਹੈ, ਉਵੇਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10 ਜਾਮਿਆਂ ਤੱਕ ਸਾਰਾ ਹੀ ਸੁਣਾਓ। ਇਹੋ ਜੋ ਭਾਈ ਸਾਹਿਬ ਜੀ ਨੇ ਵਾਰਤਕ ਰੂਪ ਵਿੱਚ ਇਹ ਸਾਰਾ ਪ੍ਰਸੰਗ ਸੁਣਾਇਆ ਸੀ, ਉਸੇ ਦਾ ਵੀ ਉਲੱਥਾ ਕਵੀ ਸੰਤੋਖ ਸਿੰਘ ਜੀ ਨੇ ਸੋਹਣਾ ਛੰਦਾਬੰਦੀ ਵਿੱਚ ਕੀਤਾ ਹੈ। ਉਹ ਆਪਾਂ ਮੁੜ ਤੋਂ ਪ੍ਰਸੰਗ ਪ੍ਰਾਰੰਭ ਕੀਤਾ ਹੋਇਆ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਇਤਿਹਾਸ ਪੜ੍ਹ ਸੁਣ ਰਹੇ ਹਾਂ। ਇਸ ਤਰ੍ਹਾਂ ਆਪ ਜੀ ਕਰਤਾਰਪੁਰ ਸਾਹਿਬ ਵਿੱਚ ਰਹਿ ਕੇ ਸੰਗਤ ਪੰਗਤ ਕਾਇਮ ਕਰ ਦਿੱਤੀ ਹੈ। ਜਿਹੜੇ ਕੋਈ ਗੁਰੂ ਕੇ ਸਿੱਖ ਸਮੇਂ ਸਮੇਂ ਅਨੁਸਾਰ ਆਉਂਦੇ ਆ, ਆਪੋ ਆਪਣੇ ਸ਼ੰਕਾ ਦਾ ਸਮਾਧਾਨ ਕਰਨ ਲਈ ਗੁਰੂ ਮਹਾਰਾਜ ਜੀ ਅੱਗੇ ਬੇਨਤੀ ਕਰਕੇ ਪ੍ਰਸ਼ਨ ਕਰਦੇ ਹੈ, ਜਿਵੇਂ ਗੁਰੂ ਮਹਾਰਾਜ ਜੀ ਉੱਤਰ ਦਿੰਦੇ ਰਹੇ ਉਹ ਪ੍ਰਸੰਗ ਪ੍ਰਾਰੰਭ ਹੋਏ ਹੈ। ਇਸੇ ਤਰ੍ਹਾਂ ਇੱਕ ਸੈਦੋ ਘਿਓ ਨਾਮ ਦਾ ਸਿੱਖ ਸੀ ਅਤੇ ਗੁਰੂ ਮਹਾਰਾਜ ਨੂੰ ਸਵਾ ਪਹਿਰ ਦੇ ਰਾਤ ਦੇ ਰਹਿੰਦਿਆਂ ਹੋਇਆਂ ਰਾਵੀ ਨਦੀ 'ਤੇ ਜਾ ਕੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਸਮਾਧੀ ਲਾ ਕੇ ਬੈਠਣ ਕਰਕੇ ਇਹਨੂੰ ਹੋਰ ਹੀ ਭੁਲੇਖਾ ਜਿਹਾ ਪੈ ਗਿਆ ਵੀ ਭੁਲੇਖਾ ਪਿਆ ਵੀ ਗੁਰੂ ਨਾਨਕ ਸਾਹਿਬ ਜੀ ਜਿਹੜਾ ਇਹ ਸਵਾ ਪਹਿਰ ਦੇ ਰਾਤ ਉੱਠ ਕੇ ਰਾਵੀ ਨਦੀ 'ਤੇ ਇਸ਼ਨਾਨ ਕਰਕੇ ਅਤੇ ਉੱਥੇ ਕਿਨਾਰੇ 'ਤੇ ਬੈਠ ਕੇ ਸਮਾਧੀ ਲਾਉਂਦੇ ਆ, ਖੁਆਜੇ ਦਾ ਆਰਾਧਨ ਖੁਆਜੇ ਆ, ਇਹ ਵਰਣ ਦੇਵਤੇ ਦਾ ਜਾਪ ਕਰਦੇ ਆ, ਉਹਦੀ ਭਗਤੀ ਕਰਦੇ, ਉੱਥੋਂ ਇਹਨਾਂ ਦੇ ਅੰਦਰ ਤਾਕਤ ਆਈ ਹੈ। ਇਹ ਖਿਆਲ ਆਇਆ ਵੀ ਆਪਾਂ ਵੀ ਫਿਰ ਵਰਣ ਦੇਵਤੇ ਦਾ ਜਾਪ ਕਰੀਏ, ਅਗਲੇ ਤੜਕੇ ਜੇ ਉੱਠ ਕੇ ਇਹ ਵੀ ਚੱਲਿਆ ਅਤੇ ਰਸਤੇ ਵਿੱਚ ਇਹਦੀ ਤਸੱਲੀ ਕਰਾਉਣ ਵਾਸਤੇ ਜਿਹੜਾ ਵਰਣ ਦੇਵਤਾ ਹੈ ਜਿਹਦੇ ਹੱਥ ਵਿੱਚੋਂ ਨਿਸ਼ਾਨੀ ਵਜੋਂ ਇੱਕ ਮੱਛੀ ਜੀ ਫੜੀ ਹੈ, ਇਹਦੇ ਨਾਲ ਮਿਲ ਜੁਲ ਪਿਆ, ਇਹਨੇ ਪੁੱਛ ਪੜਤਾਲ ਕਰ ਲਈ ਵੀ ਤੂੰ ਕੌਣ ਹੈ, ਚੋਰ ਹੈ ਕਿ ਸਿੱਖ ਹੈ, ਦੋਵਾਂ ਤੋਂ ਬਿਨਾਂ ਰਾਤ ਨੂੰ ਨਹੀਂ ਕੋਈ ਇਸ ਤਰ੍ਹਾਂ ਫਿਰਦਾ ਹੁੰਦਾ। ਸਿੱਖ ਜਿਹੜਾ ਇਸ਼ਨਾਨ ਦੀ ਕਿਰਿਆ ਕਰਨ ਲਈ ਉਸ ਰਾਤ ਸਵਾ ਪੈਰ ਰਾਤ ਰਹਿਤ ਉੱਠ ਕੇ ਜਾਂਦਾ ਕਿਸੇ ਦਰਿਆ 'ਤੇ, ਉਸ ਵੇਲੇ ਕਿਹਾ ਨਹੀਂ ਨਾ ਮੈਂ ਚੋਰ ਹਾਂ ਨਾ ਸਿੱਖ ਹਾਂ, ਮੈਂ ਤਾਂ ਵੀ ਸਿੱਧੋ ਕਿਉਂ ਵਰਣ ਦੇਵਤਾ ਹਾਂ, ਆ ਜਿਹੜੀਆਂ 900 ਨਦੀ 99 ਨਦੀਆਂ ਉਹਨਾਂ ਦਾ ਮੈਂ ਮਾਲਕ ਹਾਂ, ਸਵਾਮੀ ਹਾਂ, ਮੈਨੂੰ ਵਰਣ ਦੇਵਤਾ ਵੀ ਕਹਿੰਦੇ, ਮੁਸਲਮਾਨ ਮੈਨੂੰ ਖੁਆਜਾ ਸਕਦੇ ਹੈ, ਮੈਂ ਬਈ ਗੁਰੂ ਨਾਨਕ ਸਾਹਿਬ ਜੀ ਦੀ ਪੂਜਾ ਕਰਨ ਚੱਲਿਆ ਹਾਂ, ਉਹਨਾਂ ਨੂੰ ਮੱਥਾ ਟੇਕਣ ਲੱਗਿਆ, ਉਹਨਾਂ ਦੇ ਦਰਸ਼ਨ ਦੀਦਾਰ ਕਰਨ ਚੱਲਿਆ ਹਾਂ। ਸਿੱਧਾ ਕਿਉਂ ਕਹਿਣ ਲੱਗਿਆ ਵੀ ਮੈਂ ਤਾਂ ਹੋਰ ਹੀ ਕੋਈ ਸਮਝੀ ਬੈਠਾ ਸੀ ਵੀ ਸ਼ਾਇਦ ਮਹਾਰਾਜ ਤੈਨੂੰ ਮੰਨਦੇ ਤੇਰੀ ਪੂਜਾ ਕਰਦੇ, ਇਸ ਲਈ ਅੱਜ ਮੈਂ ਤੈਨੂੰ ਅਰਾਧਨ ਲਈ ਤੇਰੀ ਭਗਤੀ ਕਰਨ ਲਈ ਚੱਲਿਆ ਸੀ। ਉਸਨੇ ਫਿਰ ਇਹਦਾ ਭੁਲੇਖਾ ਕੱਢਿਆ, ਕਹਿੰਦੇ ਗੁਰੂ ਨਾਨਕ ਸਾਹਿਬ ਕੋਈ ਮਨੁੱਖ ਨਹੀਂ ਹੈ, ਗੁਰੂ ਨਾਨਕ ਸਾਹਿਬ ਤਾਂ ਪਰਮੇਸ਼ਰ ਦਾ ਅਵਤਾਰ ਹੈ, ਸਭ ਉਹਨਾਂ ਦਾ ਆਰਾਧਨ ਕਰਦੇ, ਇਸ ਕਰਕੇ ਤੂੰ ਕਿਹੜੇ ਭਰਮ ਭੁਲੇਖੇ 'ਚ ਪਿਆ। ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਹੋਇਆ ਗੁਰਮੰਤਰ ਜਪ, ਉਹਦੇ ਵਿੱਚੋਂ ਤੈਨੂੰ ਸਭ ਕੁਛ ਹਾਸਲ ਹੋਵੇਗਾ। ਗੁਰੂ ਨਾਨਕ ਸਾਹਿਬ ਤੋਂ ਉੱਪਰ ਦੀ ਹੋਰ ਕੋਈ ਨਹੀਂ ਹੈ, ਨਾ ਮੇਰੇ ਵਰਗਾ, ਨਾ ਕੋਈ ਹੋਰ ਕੋਈ ਹੈ। ਫਿਰ ਇਸ ਤਰ੍ਹਾਂ ਫਿਰ ਜਦੋਂ ਵਰਣ ਦੇਵਤੇ ਨੇ ਸਾਰਾ ਕੁਛ ਕਹਿ ਕੇ ਇਹਦੀ ਤਸੱਲੀ ਆ ਗਈ, ਫਿਰ ਤਾਂ ਮਹਾਰਾਜ ਦੇ ਚਰਨ ਛਰਨ ਵਿੱਚ ਆ ਕੇ ਮੱਥਾ ਟੇਕ ਕੇ ਬੈਠ ਗਿਆ। ਕਹਿੰਦਾ ਮਹਾਰਾਜ ਧੰਨ ਹੋ ਤੁਸੀਂ, ਮੈਂ ਤਾਂ ਹੋਰ ਹੀ ਭਰਮ ਭੁੱਗ ਗਿਆ ਸੀ, ਭੁਲੇਖਾ ਭੜਕਾ ਗਿਆ ਸੀ। ਇਹ ਤਾਂ ਮਹਾਰਾ ਵਰਣ ਦੇਵਤੇ ਨੇ ਅੱਜ ਤਸੱਲੀ ਆਪ ਹੀ ਪ੍ਰਗਟ ਹੋ ਕੇ ਕਰਾ ਦਿੱਤੀ, ਤੁਸੀਂ ਤਾਂ ਮਹਾਰਾ ਬਹੁਤ ਮਹਾਨ ਹੋ। ਫਿਰ ਗੁਰੂ ਮਹਾਰਾਜ ਨੇ ਉਪਦੇਸ਼ ਦੇਣ ਵਾਸਤੇ ਆਪਣੇ ਮੁਖਾਰਬਿੰਦ ਤੋਂ ਇੱਕ ਸਲੋਕ ਉਚਾਰਨ ਕੀਤਾ ਸੀ, ਸਾਬਾ ਹੀ ਸਾਲਾ ਹਾ ਜਿੰਨੀ ਇੱਕ ਮਨ ਧਿਆਇਆ ਇੱਕ ਮਨ ਸੇਹੀ ਪੂਰੇ ਸਾਹਾ, ਵਖਤ ਹੈ ਉੱਪਰ ਲੜ ਮੋਏ ਦੂਜਾ ਮੂਹੀ ਗਿਰਾਹਾ। ਇਸ ਤਰ੍ਹਾਂ ਦੇ ਉਸ ਸਲੋਕ ਵਿੱਚ ਲੱਗ ਜਾਂਦੇ ਹੈ। ਦੂਜਾ ਮਨ ਕੀ ਮਤੀ ਖੰਡੀਆ, ਬਹੁਤ ਪਏ ਅਸਗਾਹਾ ਗੋਤੇ ਖਾਏ ਨੂੰ ਨਿਕਲੇ। ਤੀਜਾ ਮੂਹੀ ਗਿਰਾਹਾ, ਭੁੱਖ ਤੇ ਖਾਦ ਭੌਂਕੀਆ, ਖਾਧਾ ਹੋਏ ਸੁਆਹਾ ਪੀ ਖਾਣੇ ਸੋ ਹੋਰ। ਚੌਥਾ ਆਈ ਊ ਅੱਖੀ ਮੀਟ ਵਾਰ ਗਿਆ, ਪੀ ਉੱਠ ਰਚੀਆਂ ਬਾਲ ਸਹਿ ਬਰਿਆ ਕੀ ਪਿੜ ਵਧੀ, ਸਭੇ ਵੇਲਾ ਬਰ ਸਭ ਜੇ ਅੱਠੀ ਪੋ ਹੋਏ, ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ। ਇਸ ਤਰ੍ਹਾਂ ਇਹ ਸਲੋਕ ਉਚਾਰਨ ਕੀਤਾ ਸੀ ਮਹਾਰਾਜ ਨੇ, ਅਤੇ ਲਕਾਰੀ ਨੇ ਉਹ ਥੋੜ੍ਹਾ ਜਿਹਾ ਟਪਲਾ ਖਾ ਗਿਆ। ਇਹ ਜਿਹੜਾ ਸਲੋਕ ਛੱਡ ਕੇ ਇਹਦੇ ਥਾਂ ਗੁਰੂ ਅੰਗਦ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਜਿਹੜਾ ਉਚਾਰਨ ਕੀਤਾ, ਇਸੇ ਵਾਰ ਵਿੱਚ ਸਲੋਕ ਅੱਠੀ ਪੈਰੀ ਅੱਠ ਖੰਡ ਨਾਵਾ ਖੰਡ ਸਰੀਰ ਤਿਸਵੇ ਨਾਮ ਦਾ ਨਾਮ ਏਕ ਭਾਲੈ ਗੁਣੀ ਕੀਰ ਕਰਮਬੰਤੀ ਸਾਲਾ ਹੈ ਨਾਨਕ ਕਰ ਗੁਰ ਪੀਰ। ਚੌਥਾ ਪੈਰ ਸਵਾਹਿ ਕੈ ਸੁਰਤਿਆਂ ਉਪਜਾ ਚਾਓ, ਤਿਨਾ ਦਰਿਆਵਾਂ ਸੋ ਦੋਸਤੀ ਮਾਨ ਮੁਖ ਸੱਚਾ ਨਾਉ, ਉੱਥੇ ਅੰਮ੍ਰਿਤ ਪੰਡੀਏ ਕਰਮੀ ਹੋਏ ਪਸਾਓ। ਇਹ ਦੇ ਦਿੱਤਾ ਹੁਣ ਠੀਕ ਹੈ, ਪ੍ਰਸੰਗ ਦੇ ਨਾਲ ਢੁਕਦਾ ਵੀ ਮਹਾਰਾਜ ਉਹ ਰਾਵੀ ਨਦੀ ਦੇ ਦਰਿਆ ਦੇ ਕਿਨਾਰੇ ਜਾਂਦੇ ਸੀ। ਇਵਨ ਜੋ ਹੈ ਇਹ ਗੁਰੂ ਅੰਗਦ ਸਾਹਿਬ ਜੀ ਦਾ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਇਸਦੇ ਪ੍ਰਕਰਨ ਨਾਲ ਜਿਹੜਾ ਰਲਮਣ ਦਾ ਮਿਲਦਾ ਸ਼ਬਦ ਉਹ ਸਵਾਹੀ ਸਾਲਾ ਹੀ ਹੈ, ਉਹੀ ਸਹੀ ਹੈ। ਜੋ ਆਪਾਂ ਰਲਮਿਲ ਕੇ ਕੱਲ੍ਹ ਸਾਰੇ ਸ਼ਬਦ ਦੀ ਅਤੇ ਸਾਰੇ ਪ੍ਰਸੰਗ ਨੂੰ ਵੀ ਪੜ੍ਹਿਆ ਸੁਣਿਆ ਲਾਹਾ ਲਿਆ ਹੈ, ਅੱਜ ਜਿਵੇਂ ਅੱਗੇ ਪ੍ਰਸੰਗ ਆ ਰਿਹਾ ਉਹ ਆਪਾਂ ਸਾਰੇ ਮਨ ਨੂੰ ਜੋੜ ਕੇ ਸੁਣੀਏ ਜੀ। ਬੈਠ ਨਿਤ ਸ੍ਰੀ ਗੁਰ ਧਰਮਸਾਲਾ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਗੁਰੂ ਨਾਨਕ ਸਾਹਿਬ ਜੀ ਨੇ ਜੋ ਕਰਤਾਰਪੁਰ ਸਾਹਿਬ ਵਿਖੇ ਟਿਕ ਕੇ ਧਰਮਸ਼ਾਲਾ ਕਾਇਮ ਕੀਤੀ ਹੈ, ਉਹਦੇ ਵਿੱਚ ਅੰਮ੍ਰਿਤ ਵੇਲੇ ਆਪ ਜੀ ਜਾ ਬੈਠਦੇ ਹਨ। ਹੋਤ ਕੀਰਤਨ ਪ੍ਰੇਮ ਵਿਸਾਲਾ। ਸਵੇਰ ਤੋਂ ਲੈ ਕੇ ਬੜਾ ਪ੍ਰੇਮ ਪਿਆਰ ਨਾਲ ਗੁਰਬਾਣੀ ਦਾ ਕੀਰਤਨ ਹੁੰਦਾ ਹੈ। ਦੇਸ਼ ਦੇਸ਼ ਤੇ ਸੁਣ ਜਸ ਗੁਰ ਕੋ। ਦੇਸਾਂ ਦੇਸਾਂ ਤੋਂ ਗੁਰੂ ਨਾਨਕ ਸਾਹਿਬ ਦਾ ਜਸ ਸੁਣ ਸੁਣ ਕੇ ਮਾਨਵ ਆਏ ਪ੍ਰੇਮ ਕਰ ਉਰ ਕੋ। ਦੇ ਵਿੱਚ ਬਹੁਤਾ ਪ੍ਰੇਮ ਪਿਆਰ ਕਰਦੇ ਹੋਏ ਬਹੁਤ ਮਾਨ ਕਮਾਈ ਭਾਈ ਆ ਪਹੁੰਚੇ ਹਨ। ਆਏ ਸਕਾਮ ਸਪੂਰਨ ਹੋਵੇ ਹੈ। ਜਿਹੜੇ ਕਾਮਨਾ ਸਹਿਤ ਆਉਂਦੇ ਉਹਨਾਂ ਦੀਆਂ ਮਨੋਂ ਦੀਆਂ ਕਾਮਨਾ ਪੂਰੀਆਂ ਹੋਈਆਂ ਜਾਂਦੀਆਂ ਹਨ। ਜੇ ਨਿਸ਼ਕਾਮ ਗਿਆਨ ਸੁਖ ਜੋਵੇ। ਜਿਹੜੇ ਕੋਈ ਕਾਮਨਾ ਤੋਂ ਰਹਿਤ ਹੋ ਕੇ ਸ਼ਰਧਾ ਭਾਵਨਾ ਨਾਲ ਦਰਸ਼ਨ ਕਰ ਰਹੇ ਹੈ ਉਹ ਜਿਹੜਾ ਬ੍ਰਹਮ ਗਿਆਨ ਦਾ ਸੁੱਖ ਹੈ ਉਹਨੂੰ ਅੰਤਰਾਤਮੇ ਤੱਕ ਦੇ ਅੰਤਰਮੁਖ ਬਿਰਤੀ ਵਿੱਚ ਪੀਰ ਪੂਰ ਨਿਤ ਪੁਰ ਕਰ ਤਾਰਾ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਇਸ ਤਰ੍ਹਾਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਬੜੀ ਭਰੀ ਤਕੜੀ ਭੀੜ ਲੱਗੀ ਰਹਿੰਦੀ ਭਰੀ ਰਹਿੰਦੀ ਹੈ। ਹੋਵਹਿ ਦੇਗ ਵਿਸਾਲ ਹਾਰਾ। ਇਸ ਤਰ੍ਹਾਂ ਕਹਿੰਦੇ ਗੁਰੂ ਕੇ ਲੰਗਰ ਵਿੱਚ ਬਹੁਤ ਤਕੜਾ ਕਹਿੰਦੇ ਭੋਜਨ ਤਿਆਰ ਹੁੰਦਾ ਹੈ। ਬੈਠੇ ਹੋਤੇ ਏਕ ਨਰ ਆਇਓ। ਇੱਕ ਵਾਰੀ ਗੁਰੂ ਨਾਨਕ ਸਾਹਿਬ ਜੀ ਬੈਠੇ ਹੋਏ ਸੀ ਮੌਜ ਵਿੱਚ, ਕੋਈ ਪੁਰਸ਼ ਆਇਆ ਚੱਲ ਕੇ ਹਜੂਰੀ ਵਿੱਚ, ਵੰਦਨ ਕਰਕੇ ਬੈਨ ਲਾਇਓ। ਸਭ ਤੋਂ ਪਹਿਲਾਂ ਉਸਨੇ ਮੱਥਾ ਟੇਕਿਆ, ਫਿਰ ਮਹਾਰਾਜ ਨੂੰ ਉਹ ਬਚਨ ਕਿਹਾ ਹੈ, ਸਿੱਖੀ ਕਿਦਾ ਫਕੀਰੀ ਕਰਾਂ, ਮਹਾਰਾਜ ਮੈਨੂੰ ਨਿਰਣਾ ਕਰਕੇ ਆਪ ਦੱਸੋ ਮੈਂ ਆਪਦੀ ਸਿੱਖੀ ਧਾਰਨ ਕਰਾਂ ਜਾਂ ਘਰ ਬਾਰ ਛੱਡ ਕੇ ਫਕੀਰੀ ਧਾਰਨ ਕਰਗਾ, ਫਕੀਰ ਬਣ ਜਾ, ਬਰਕਤ ਸਾਧੂ ਬਣ ਜਾਵਾਂ। ਧਰਮ ਗ੍ਰਿਸਤ ਕੋ ਕੈ ਉਰ ਧਰਮ, ਜਾਂ ਮਹਾਰਾਜ ਸ਼ਾਦੀ ਸ਼ੁਦੀ ਤਿਆਰ ਕਰਾ ਕੇ ਮੈਂ ਗ੍ਰਿਸਤੀਆਂ ਵਾਲਾ ਜਿਹੜਾ ਧਰਮ ਧਾਰਨ ਕਰ ਲਾਂ, ਇਸ ਤਰ੍ਹਾਂ ਟੱਬਰ ਟੀਰ ਵਾਲਾ ਬਣ ਜਾਵਾਂ। ਜਾਂ ਰਾਵਰ ਕੀ ਹੋਏ ਰਜਾਏ, ਮਹਾਰਾਜ ਤੁਸੀਂ ਹੁਣ ਨਿਰਣਾ ਕਰਕੇ ਮੈਨੂੰ ਦੱਸੋ, ਜਿਵੇਂ ਆਪ ਜੀ ਦੀ ਆਗਿਆ ਹੋਈ ਉਵੇਂ ਕਰੂੰਗਾ, ਜਾਂ ਤਾਂ ਸਿੱਖ ਬਣ ਜਾਊਂਗਾ ਜਾਂ ਫਕੀਰ ਬਰਗਤ ਸਾਧੂ ਬਣ ਜਾਊ, ਘਰ ਬਾਰ ਛੱਡ ਕੇ ਜਾਂ ਵਿਆਹ ਸ਼ਾਦੀ ਤੁਰ ਕੇ ਮੈਂ ਗ੍ਰਿਸਤੀ ਬਣ ਜਾਵਾਂਗਾ। ਤਿਉਂ ਕਰ ਹਾਂ ਸ਼ੁਭ ਦੇਹੋ ਬਤਾਏ, ਉਸੇ ਤਰ੍ਹਾਂ ਕਰਾਂਗਾ ਜਿਵੇਂ ਤੁਸੀਂ ਮਹਾਰਾਜ ਚੰਗਾ ਸਮਝਦੇ ਮੈਨੂੰ ਦੱਸ ਦੇਵੋ ਜੀ। ਸੁਣਿਓ ਆਪ ਕੋ ਜਸ ਮੈਂ ਭਾਰੀ, ਹੇ ਗੁਰੂ ਨਾਨਕ ਸਾਹਿਬ ਆਪ ਜੀ ਦਾ ਬੇਅੰਤ ਲੋਕਾਂ ਤੋਂ ਮੈਂ ਭਾਰੀ ਜਸ ਸੁਣਿਆ ਵੀ ਗੁਰੂ ਨਾਨਕ ਸਾਹਿਬ ਜਿਹੋ ਜਿਹਾ ਕੋਈ ਅਧਿਕਾਰੀ ਹੁੰਦਾ ਉਹੋ ਜਿਹਾ ਉਹਨੂੰ ਸਹੀ ਉਪਦੇਸ਼ ਦਿੰਦੇ ਆ, ਸਹੀ ਸਹੀ ਕਹਿ ਦਿੰਦੇ ਹਨ। ਚੱਲ ਆਇਓ ਹਿਤ ਬੂਝਣ ਕਾਰੀ। ਇਸ ਕਰਕੇ ਮਹਾਰਾਜ ਤਿੰਨਾਂ ਦਾ ਨਿਰਣਾ ਕਰਨ ਵਾਸਤੇ ਪੁੱਛਣ ਵਾਸਤੇ ਮੈਂ ਤੁਹਾਡੀ ਹਜ਼ੂਰੀ ਵਿੱਚ ਚੱਲ ਕੇ ਆਇਆ ਅੱਜ। ਦੋਹਰਾ ਬੋਲੇ ਕਿਰਪਾ ਨਿਧਾਨ ਤਬ, ਉਸ ਪੁਰਸ਼ ਤੋਂ ਸੁਣ ਕੇ ਕਿਰਪਾ ਦੇ ਖਜ਼ਾਨਾ ਸਤਿਗੁਰੂ ਤੁਰਿਓ ਬੋਲੇ, ਪ੍ਰਥਮ ਕਰਹੋ ਅਸ ਕਾਜ। ਕਹਿੰਦੇ ਵੀ ਇਹ ਤਿੰਨਾਂ ਦਾ ਜਿਹੜਾ ਨਿਰਣਾ ਕਰਨ ਤੋਂ ਪਹਿਲਾਂ ਤੂੰ ਇਸ ਤਰ੍ਹਾਂ ਦਾ ਵੀ ਸਾਡਾ ਬਚਨ ਮਰ ਕੇ ਇੱਕ ਕੰਮ ਕਰ ਜਾ ਕਰ ਲੈ। ਹਮਰੀ ਲੈ ਅਰਦਾਸ ਤੁਮ, ਤੈਨੂੰ ਆਪਣੇ ਵੱਲੋਂ ਇੱਕ ਚਿੱਠੀ ਜੀ ਅਕੀ ਲਿਖ ਕੇ ਦਿੰਦੇ, ਉਹ ਤੂੰ ਆਪਣੇ ਹੱਥਾਂ ਵਿੱਚ ਲੈ ਕੇ। ਗਮ ਨਾਹ ਤੂਰਨ ਆਜ, ਕਹਿੰਦੇ ਅੱਜ ਜੀ ਬੜੀ ਛੇਤੀ ਇਹ ਚਿੱਠੀ ਜੀ ਲੈ ਕੇ ਚਲਾ ਜਾ। ਚੌਪਈ ਬਸੈ ਸਿੱਖ ਅਮਕੇ ਜੋ ਗ੍ਰਾਮੂ, ਮਹਾਰਾਜ ਕਹਿਣ ਲੱਗੇ ਵੀ ਫਲਾਨੇ ਪਿੰਡ ਦੇ ਵਿੱਚ ਇੱਕ ਸਾਡਾ ਸਿੱਖ ਵਸਦਾ ਰਹਿੰਦਾ ਹੈ। ਪੂਜ ਨਾਮ ਜਾਵੋ ਤੇ ਹਿਤਾਮੂ, ਉਸ ਪਿੰਡ ਵਿੱਚ ਜਾ ਕੇ ਉਸ ਸਿੱਖ ਦਾ ਨਾਂ ਪੁੱਛ ਲਈ ਤੇ ਇਸ ਤਰ੍ਹਾਂ ਉਹਦਾ ਨਾਂ ਪੁੱਛ ਕੇ ਉਹਦੇ ਘਰ ਤੋਂ ਚਲਾ ਜਾਈ। ਦੋ ਸੈ ਪ੍ਰਥਮ ਰੁਪਈਏ ਲੈ ਕਰ, ਜਦੋਂ ਤੂੰ ਚਲਾ ਜਾਏ ਨਾ ਉਹਦੇ ਘਰੇ, ਕਹਿੰਦੇ 200 ਰੁਪਈਆ ਤੈਨੇ ਪਹਿਲਾਂ ਉਸ ਸਿੱਖ ਤੋਂ ਲੈਣਾ ਹੈ, ਪਾਛੇ ਭੋਜਨ ਅਚਿਓ ਤੇ ਘਰ। ਫੇਰ ਕਹਿੰਦੇ ਉਹਦੇ ਘਰ ਦੇ ਵਿੱਚ ਬਾਅਦ ਵਿੱਚ ਤੈਨੇ ਕਹਿੰਦੇ ਪ੍ਰਸ਼ਾਦਾ ਛਕਣਾ ਹੈ, 200 ਰੁਪਇਆ ਪਹਿਲਾਂ ਲੈਣਾ ਹੈ। ਬਹਰੋ ਜਬ ਤੂੰ ਹਟ ਕਰ ਆਵੇ ਹੈ, ਕਹਿੰਦੇ ਵੀ ਇਹ ਚਿੱਠੀ ਦੇ ਕੇ ਇਸ ਤਰ੍ਹਾਂ ਉਹ ਸਿੱਖ ਨੂੰ ਮਿਲ ਜੁੜ ਕੇ ਫਿਰ ਤੂੰ ਜਦੋਂ ਵਾਪਸ ਮੁੜ ਕੇ ਆਵੇਗਾ, ਇਹ ਉੱਤਰ ਹਮ ਤਬ ਹੈ ਬਤਾਵੇ ਹੈ। ਫਿਰ ਵੀ ਜਿਹੜਾ ਤੂੰ ਪੁੱਛਦਾ ਵੀ ਮੈਂ ਸਿੱਖੀ ਧਾਰਾਂ ਕਿ ਫਕੀਰ ਸਾਧੂ ਬਣਾ ਕੇ ਗ੍ਰਿਸਤੀ ਬਣਾ, ਇਹਦਾ ਉੱਤਰ ਤੈਨੂੰ ਤਸੱਲੀ ਬਖਸ਼ ਬਾਅਦ ਵਿੱਚ ਦੇਵਾਂਗੇ। ਹੁਕਮ ਨਾਮ ਲੈ ਕਰ ਵਹ ਵਾਸੂ, ਬਾਲਾ ਜੀ ਕਹਿੰਦੇ ਹੋ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਮੰਨ ਕੇ ਉਹ ਜਿਹੜਾ ਹੁਕਮਨਾਮਾ ਸੀ ਪੱਤਰ ਸੀ ਲੈ ਕੇ ਬੜੀ ਛੇਤੀ ਹੀ ਸ਼ੀਘਰ ਗਯੋ ਤਾਂ ਸਿੱਖ ਪਾਸੂ, ਉਹ ਜਿਹੜਾ ਸਿੱਖ ਹੀ ਜਿਸ ਪਿੰਡ ਵਿੱਚ ਰਹਿੰਦਾ ਸੀ ਉਹਦੇ ਵਿੱਚ ਬਹੁਤ ਛੇਤੀ ਇਹ ਚਲਾ ਗਿਆ। ਅਤਿਸ਼ੈ ਧਰਮ ਅਤਿਸ਼ਿਤ ਅਤਿਸ਼ੈ ਘਰ ਤੇ ਨਿਰਧਨ ਸੋਈ, ਉਹ ਜਿਹੜਾ ਸਿੱਖ ਹੈ ਜਿਹਦੇ ਘਰੇ ਮਹਾਰਾਜ ਨੇ ਚਿੱਠੀ ਦੇ ਕੇ ਇਹਨੂੰ ਭੇਜਿਆ, ਉਹ ਕਹਿੰਦੇ ਘਰੋਂ ਬਹੁਤ ਨਿਰਧਨ ਹੈ, ਗਰੀਬ ਸਿੱਖ ਹੈ ਵਿਚਾਰਾ, ਕਬ ਕਬ ਭੋਜਨ ਪ੍ਰਾਪਤ ਹੋਈ। ਸਾਰੇ ਗਰੀਬ ਸਿੱਖ ਨੂੰ ਕਦੇ ਕਦੇ ਕਹਿੰਦੇ ਰਾਜਮਾ ਭੋਜਨ ਛਕਣ ਨੂੰ ਮਿਲਦਾ, ਨਹੀਂ ਤਾਂ ਫਾਕਾ ਹੀ ਘਟਦਾ ਹੈ ਵਿਚਾਰਾ। ਇੱਕ ਸਿੱਖਿਆ ਧੀਏ ਦੁਤੀਏ ਭਲੇਰੀ, ਇੱਕੋ ਆਪ ਸਿੱਖ ਸੀ ਇੱਕੋ ਰੀ, ਕਹਿੰਦੇ ਚੰਗੇ ਸੁਭਾਅ ਵਾਲੀ ਪਤ ਵਰਤਾ ਇਸਤਰੀ ਸੀ ਪਤਨੀ ਸੀ। ਤੀਜੀ ਤਨੁਜਾ ਹੈ ਤਿੰਨ ਕੇਰੀ, ਤੀਜੀ ਉਹਨਾਂ ਦੇ ਘਰ ਦੇ ਵਿੱਚ ਇੱਕੋ ਇੱਕ ਹੀ ਕਹਿੰਦੇ ਲੜਕੀ ਹੈ ਸੀ। ਹੁਕਮ ਸੁਨਾਮਾ ਦੀਏ ਗੁਰ ਜਬ ਹੀ, ਜਿਹੜਾ ਪੁਰਸ਼ ਹੈ ਜਦੋਂ ਇਹਨੇ ਜਾ ਕੇ ਉਹ ਸਿੱਖ ਨੂੰ ਗੁਰੂ ਕਾ ਹੁਕਮਨਾਮਾ ਦੇ ਦਿੱਤਾ ਹੈ, ਅਦਕ ਪ੍ਰੇਮ ਕਰ ਬੰਦਾ ਹੈ ਤਬ ਹੀ, ਉਸ ਵੇਲੇ ਜਿਹੜਾ ਸਿੱਖ ਹੈ ਬਹੁਤ ਪ੍ਰੇਮ ਪਿਆਰ ਕਰਕੇ ਗੁਰੂ ਕੇ ਹੁਕਮਨਾਮੇ ਨੂੰ ਮੱਥੇ ਟੇਕ ਰਿਹਾ, ਸਿਰ ਤੇ ਰੱਖ ਰਿਹਾ ਹੈ। ਸਾਦਰ ਸੋ ਤੇ ਮਨ ਚ ਵਸਾਏ, ਉਹ ਜਿਹੜਾ ਪੁਰਸ਼ ਹੁਕਮਨਾਮਾ ਲੈ ਕੇ ਆਇਆ ਬੜਾ ਸੋਹਣਾ, ਕਹਿੰਦੇ ਪਣਗ ਵਿਛਾ ਵਿਛਾ ਕੇ ਸਤਿਕਾਰ ਨਾਲ ਚਰਨ ਪਖਾਰੇ ਕਰ ਬਹੁ ਪਾਏ, ਬਿਠਾਇਆ ਤੇ ਬਹੁਤ ਪ੍ਰੇਮ ਪਿਆਰ ਨਾਲ ਉਸਦੇ ਜਿਹੜਾ ਪੁੱਤਰ ਲੈ ਕੇ ਆਇਆ ਚਰਨ ਧੋਤੇ ਹਨ। ਬਹੁਰ ਕਹਿਓ ਭੋਜਨ ਕਰ ਲੀਜੈ, ਉਦੋਂ ਬਾਅਦ ਗੁਰੂ ਕੇ ਸਿੱਖ ਨੇ ਕਿਹਾ ਲੈ ਵੀ ਪਿਆਰਿਆ ਭੋਜਨ ਤਿਆਰ, ਇਹ ਛਕ ਲੈਣਾ ਕਰ। ਦੂਰ ਸੋ ਸ਼੍ਰਮ ਮਾਰਗ ਕੋ ਕੀਜੈ, ਉਦੋਂ ਬਾਅਦ ਬਈ ਤੂੰ ਭੋਜਨ ਛਕ ਕੇ ਬਰਾ ਜਾਈ, ਦੂਰ ਦਾ ਰਸਤਾ ਤੈਅ ਕਰਕੇ ਆਇਆ ਤੇ ਇਸ ਤਰ੍ਹਾਂ ਥਕਾਵਟ ਜੀ ਆਪਣੀ ਲਾ ਲੈਣਾ ਕਰ ਆਰਾਮ ਕਰਕੇ। ਸਿੱਖ ਸੋ ਤਿਸ ਨੇ ਬਚਨ ਲਾਏ, ਜਿਹੜਾ ਗੁਰੂ ਕਾ ਸਿੱਖ ਆ ਉਸਨੇ ਸੁਣ ਕੇ ਇਸ ਤਰ੍ਹਾਂ ਬਚਨ ਕਹੇ ਉਸ ਪੁਰਸ਼ ਨੇ। ਗੁਰ ਕੋ ਹੁਕਮ ਨਾ ਭੋਜਨ ਖਾਏ, ਵੀ ਸਿੱਖਾ ਗੁਰੂ ਕਾ ਹੁਕਮ ਮੈਨੂੰ ਇਹ ਹੈ ਵੀ ਪਹਿਲਾਂ ਭੋਜਨ ਨਹੀਂ ਤੈ ਨਹੀਂ ਛਕਣਾ ਹੈ। ਪੂਰਬ ਸਰਬ ਦਰਬ ਕੋ ਲਈ, ਇਹ ਮੈਨੂੰ ਹੁਕਮ ਹੋਇਆ ਹੈ ਸਿੱਖ ਤੋਂ ਪਹਿਲਾਂ, ਕਹਿੰਦੇ ਜਿਹੜਾ 200 ਰੁਪਈਆ ਜਿਹੜਾ ਹੈ ਨਾ ਇਹ ਲੈਣਾ ਹੈ। ਪਾਛੇ ਤੇ ਘਰ ਅਸਨ ਅਚੇ, ਮਹਾਰਾਜ ਨੇ ਮੈਨੂੰ ਹੁਕਮ ਕੀਆ ਵੀ ਬਾਅਦ ਵਿੱਚ ਸਿੱਖ ਦੇ ਘਰ ਦਾ ਭੋਜਨ ਛਕਣਾ ਹੈ, ਇਸ ਕਰਕੇ ਵੀ 200 ਰੁਪਈਆ ਮੈਨੂੰ ਗੁਰੂ ਕੀ ਭੇਟ ਦਾ ਪਹਿਲਾਂ ਦੇ ਤੇ ਫਿਰ ਮੈਂ ਭੋਜਨ ਛਕਾਂਗਾ। ਸੁਣ ਕੇ ਸਿੱਖ ਸੋ ਤੂਸ਼ਨ ਰਹਿਓ, ਉਹ ਜਿਹੜਾ ਸਿੱਖ ਹੈ ਇਸ ਤੋਂ ਸੁਣ ਕੇ ਚੁੱਪ ਚਾਪ ਹੋ ਰਿਹਾ ਹੈ। ਬਦੀ ਚਿੰਤ ਸਰਤਾ ਮਨ ਬਹਿਓ, ਚਿੰਤਾ ਰੂਪੀ ਨਦੀ ਬਹਿ ਵਧ ਗਈ ਹੈ, ਤੇਰਾ ਮਨ ਰੁੜ ਤੂੰ ਗਿਆ ਹੈ ਚਿੰਤਾ ਰੂਪੀ ਨਦੀ ਵਿੱਚ। ਕਿਹਤੇ ਦਿਓ ਕਰੋ ਕਿਆ ਕਾਜਾ, ਕਿੱਥੋਂ ਇਹ ਮੈਂ ਰੁਪਈਏ ਲਿਆ ਕੇ ਦੇਵਾਂ, ਕਿੱਥੋਂ ਇਹ ਕੰਮ ਕਰਾਂ ਸਿੱਖ ਦਾ। ਸਿੱਖੀ ਪਰਣ ਰਹੇ ਕੇਵ ਆਜਾ, ਕਿਉਂਕਿ ਮੈਂ ਸਿੱਖੀ ਧਾਰੀ ਸੀ ਪਰਣ ਕੀਤਾ ਸੀ, ਕਿੰਨਾ ਮਰਜ਼ੀ ਬਿਪਤਾ ਮੁਸੀਬਤ ਆ ਜੇ ਕੁਝ ਹੋਵੇ, ਗੁਰੂ ਨਾਨਕ ਦੀ ਮੈਂ ਸਿੱਖੀ ਨਹੀਂ ਛੱਡਾਂਗਾ, ਕਿ ਮੈਂ ਪਰਣ ਧਾਰਿਆ ਸੀ ਅਜਿਹੇ ਪਰਣ ਨਿਭਦਾ ਨਹੀਂ ਦਿਸਦਾ। ਮਹਾਰਾਜ ਨੇ ਕਿਹਾ ਵੀ 200 ਰੁਪਈਆ ਇਹ ਲੈ ਕੇ ਤੇ ਫਿਰ ਸਿੱਖ ਦੇ ਘਰੇ ਭੋਜਨ ਛਕਣਾ ਹੈ, ਹੁਣ ਉਹ ਕਿੱਥੋਂ ਲਿਆ ਕੇ ਕਿਵੇਂ ਮੈਂ ਆਪਣੀ ਸਿੱਖੀ ਧਾਰੀ ਦਾ ਪਰਣ ਨਿਭਾਵਾਂ। ਘਰ ਮਹਿ ਸੌਜ ਨਹੀਂ ਅਸ ਕੋਈ, ਕਿਉਂਕਿ ਮੇਰੇ ਘਰ ਦੇ ਵਿੱਚ ਕੋਈ ਐਸੀ ਤਾਂ ਚੀਜ਼ ਹੈ ਨਹੀਂ ਪਈ ਹੋਈ। ਵੇਚ ਬਾਜ਼ਾਰ ਦਿਓ ਧਨ ਜੋਈ, ਮੈਂ ਬਾਜ਼ਾਰ ਵਿੱਚ ਜਾ ਕੇ ਉਹਨੂੰ ਵੇਚ ਆਵਾਂ ਤੇ ਸਿੱਖ ਨੂੰ ਲਿਆ ਕੇ ਉਹ 200 ਰੁਪਈਆ ਦੇ ਦੇਵਾਂ। ਦੋਹਰਾ ਤੇ ਧਨ ਜਾ ਕੋ ਪੰਚ ਸੈ, ਹਾਂ ਇਸ ਤਰ੍ਹਾਂ ਕਹਿੰਦੇ ਵਿਚਾਰ ਰਿਹਾ ਸੀ। ਇੱਧਰ ਜਿਹੜੀ ਇਹਦੀ ਲੜਕੀ ਹੈ, ਕਹਿੰਦੇ ਉਹਦਾ ਕੋਈ ਪੁਰਸ਼ ਸ਼ਾਹੂਕਾਰ 500 ਰੁਪਈਆ, ਉਤੋ ਸ਼ਾਹ ਇੱਕ ਦੇਤ, ਕੋਈ ਸ਼ਾਹੂਕਾਰ 500 ਰੁਪਈਆ ਕਿਹਨੂੰ ਦਿੰਦਾ ਹੈ ਸੀ। ਅੱਗ ਕੋ ਦਰਬ ਪਛਾਣ ਕੇ, ਇਸ ਤਰ੍ਹਾਂ ਲੜਕੀ ਦਾ ਰੁਪਈਆ ਜੇ ਮੈਂ ਲੈ ਲਿਆ ਇਹ ਤਾਂ ਮੈਂ ਮੁੱਲ ਵੇਚ ਦੇਵਾਂਗਾ, ਇਹ ਤਾਂ ਵੀ ਪਾਪਾਂ ਦਾ ਰੁਪਈਆ ਹੋ ਜਾਊਗਾ, ਇਹ ਪਾਪ ਪਛਾਣ ਕੇ। ਸਿੱਖ ਨ ਪੂਰਬ ਲੇਤ, ਜਿਹੜਾ ਗੁਰੂ ਕਾ ਸਿੱਖ ਪਹਿਲਾਂ ਲੈਂਦਾ ਨਹੀਂ ਸੀ, ਅੱਜ ਕੱਲ੍ਹ ਤਾਂ 35-35 40-40 ਲੱਖ ਰੁਪਈਆ ਲੜਕੀਆਂ ਦੇ ਵੱਟਦੇ। ਚੌਪਈ ਦੁਆ ਘਟਕਾ ਬੀਤੀ ਜਬ ਜਬ ਵੈਸੇ, ਉਹ ਕਹਿੰਦੇ ਬੈਠਿਆਂ ਬੈਠਿਆਂ ਸਿੱਖ ਨੂੰ 2 ਘੜੀਆਂ ਬੀਤੀਆਂ ਵੀ ਹੁਣ 200 ਰੁਪਈਆ ਮੈਂ ਕਿੱਥੋਂ ਲਿਆ ਕੇ ਦੇਵਾਂ। ਇੱਧਰ ਜਿਹੜਾ ਉਹ ਸ਼ਾਹੂਕਾਰ ਕਹਿੰਦਾ ਸੀ ਵੀ 500 ਰੁਪਈਆ ਲੈ ਲੈ ਤੇ ਲੜਕੀ ਵਿਆਹ ਦੇ, ਇਉਂ ਮੈਂ ਲੜਕੀ ਨੂੰ ਮੁੱਲ ਵੇਚਣਾ ਨਹੀਂ ਹੈ। ਤੇਹ ਅੰਗਨਾ ਬੋਲੀ ਤਬ ਐਸੇ। ਉਹ ਜਿਹੜੀ ਘਰ ਵਾਲੀ ਸੀ ਉਹ ਬਹੁਤ ਸਿਆਣੀ ਸੀ, ਉਹ ਫਿਰ ਚਿੰਤਾ ਵੀ ਡੁੱਬਿਆ ਦੇਖ ਕੇ ਇਸ ਤਰ੍ਹਾਂ ਬੋਲੀ ਚੱਲੀ ਆਪਣੇ ਪਤੀ ਨੂੰ, ਕਿਉਂ ਚਿੰਤਾ ਚਿੱਤ ਮੈਂ ਤਬ ਕੀ ਨਹੀਂ। ਮੇਰੇ ਪਤੀ ਸਿੱਖ ਤੂੰ ਆਪਣੇ ਮਨ ਵਿੱਚ ਕਿਉਂ ਚਿੰਤਾ ਜੀ ਕੀਤੀ ਹੋਈ ਹੈ। ਜੋ ਹਮ ਢਿੱਗ ਸੋ ਸਤਿਗੁਰ ਦੀਨ। ਜੋ ਸਾਡੇ ਕੋਲ ਹੈ ਸਾਡੇ ਘਰ ਵਿੱਚ ਹੈ ਉਹ ਸਾਰਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਰਪਾ ਕਰਕੇ ਬਖਸ਼ਿਆ ਹੋਇਆ। ਲੇਹੋ ਸੁਤਾ ਕੋ ਦੁਆਸੋ ਅਭੀ। ਜਿਹੜੀ ਲੜਕੀ ਹੈ ਵੀ ਮਹਾਰਾਜ ਨੇ ਸਾਨੂੰ ਬਖਸ਼ੀ ਹੋਈ ਹੈ ਤੇ ਆਪਾਂ ਕਿਹੜਾ ਆਪਣੇ ਵਾਸਤੇ ਰੁਪਈਏ ਲੈਣੇ, ਮਹਾਰਾਜ ਵਾਸਤੇ ਹੀ ਵੇਚਣਾ, ਇਹਨੂੰ ਮਹਾਰਾਜ ਨੂੰ ਹੀ ਦੇਣੇ। ਸਤਿਗੁਰ ਹੇਤ ਦੇਹ ਸੋ ਤਬ ਹੀ। ਇਸ ਕਰਕੇ ਮਹਾਰਾਜ ਦੀ ਪ੍ਰਸੰਨਤਾ ਵਾਸਤੇ ਤੂੰ 200-250 ਰੁਪਈਆ ਦੇ ਕੇ ਲੜਕੀ ਸ਼ਾਹੂਕਾਰ ਨੂੰ ਵਿਆਹ ਲੈ, ਤੂੰ ਲੈ ਆਓ ਤੂੰ। ਜੇ ਨਿਜ ਹਿਤ ਲੇਵੈ ਅਗ ਹੋਏ। ਤਾਂ ਕੋਈ ਆਪਣੇ ਵਾਸਤੇ ਆਪਾਂ ਲਾਲਚ ਕਰਕੇ ਨਾ 500 ਰੁਪਈਆ ਸ਼ਾਹੂਕਾਰ ਤੋਂ ਲਈਏ ਫਿਰ ਤਾਂ ਸਾਨੂੰ ਪਾਪ ਲੱਗੂਗਾ, ਦੋਸ਼ੀ ਹੋ ਜਾਵਾਂ। ਪਰ ਉਪਕਾਰ ਦੋਸ਼ ਨਹਿ ਕੋਏ। ਇਹ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ 200 ਰੁਪਈਆ ਲੈ ਕੇ ਭੋਜਨ ਸਿੱਖਾ ਛਕਣਾ ਹੈ ਤੇ ਮਹਾਰਾਜ ਵਾਸਤੇ ਆਪਾਂ ਇਹ ਲੈਣੇ ਰੁਪਈਏ, ਇਸ ਕਰਕੇ ਪਰਉਪਕਾਰ ਹੈ, ਆਪਾਂ ਨੂੰ ਕੋਈ ਦੋਸ਼ ਨਹੀਂ ਲੱਗੇਗਾ। ਤੁਰਨ ਕੀਜੈ ਉੱਠ ਕਰ ਕਾਜਾ। ਇਸ ਕਰਕੇ ਪਤੀ ਤੂੰ ਛੇਤੀ ਉੱਠ ਕੇ ਇਹ ਛੇਤੀ ਕੰਮ ਕਰ। ਰਾਖੋ ਸਿੱਖੀ ਕੋਪਨ ਆਜਾ। ਅੱਜ ਜਿਵੇਂ ਕਿਵੇਂ ਵੀ ਹੁੰਦਾ ਤੂੰ ਸਿੱਖੀ ਨੂੰ ਰੱਖ ਲਾ, ਸੰਭਾਲ ਲਾ, ਨਹੀਂ ਤਾਂ ਸਿੱਖੀ ਚਲੀ ਜਾਏ ਜੇ ਮਹਾਰਾਜ ਦਾ ਬਚਨ ਨਾ ਮੰਨਿਆ ਗਿਆ ਸਾਥੋਂ। ਸੁਣ ਸਲਾਹ ਐਸੀ ਨਿਜ ਤੀਏ ਕੀ। ਆਪਣੇ ਘਰਵਾਲੀ ਦੀ ਪਤਨੀ ਦੀ ਇਸ ਤਰ੍ਹਾਂ ਦੀ ਸੋਹਣੀ ਸਲਾਹ ਕਰ, ਸੁਣ ਕੇ ਵੀ ਗੱਲ ਤਾਂ ਇਹ ਠੀਕ ਕਹਿ ਰਹੀ ਹੈ ਵੀ ਜੋ ਕੁਛ ਹੈ ਅਸੀਂ ਵੀ ਸਾਡੇ ਧਰਤੀਆਂ ਸਭ ਗੁਰੂ ਨਾਨਕ ਸਾਹਿਬ ਜਿਹੀ ਹੈ। ਮਾਨੀ ਮਨ ਕਰ ਭਾਵਤ ਨੀਕੀ। ਇਹ ਮਨ ਵਿੱਚ ਮੰਨ ਲਈ ਹੈ ਕਿ ਮਨ ਵਿੱਚ ਚੰਗੀ ਭਾਗ ਇਹ ਗੱਲ ਠੀਕ ਕਹਿ ਰਹੀ ਹੈ, ਸਭ ਕੁਛ ਗੁਰੂ ਨਾਨਕ ਸਾਹਿਬ ਦਾ ਹੀ ਹੈ। ਦੋਹਰਾ ਗਮਨਿਓ ਢਿੱਗ ਤਬ ਸ਼ਾਹ ਕੇ। ਉਸੇ ਵੇਲੇ ਲੜਕੀ ਨੂੰ ਨਾਲ ਲੈ ਕੇ ਤੇ ਉਹ ਸ਼ਾਹੂਕਾਰ ਦੇ ਕੋਲ ਚਲਿਆ ਗਿਆ ਹੈ। ਬੈਠਿਓ ਬਚਨ ਲਾਏ। ਬੈਠ ਕੇ ਇਸ ਤਰ੍ਹਾਂ ਇਹ ਸਿੱਖ ਨੇ ਬਚਨ ਕਿਹਾ ਉਸ ਨੂੰ। ਸਹਿਸ ਅਢਾਈ ਦਰਬ ਦੇ। ਤੂੰ ਵੀ 500 ਰੁਪਈਆ ਲੜਕੀ ਦਾ ਦਿੰਦਾ ਸੀ, ਮੈਨੂੰ ਤਾਂ ਵੀ ਤੂੰ 250 ਰੁਪਈਏ ਦੇ ਦੇ। ਸੁਤਾ ਵਿਆਹ ਲੈ ਜਾ। ਜਿਹੜੀ ਮੇਰੀ ਲੜਕੀ ਇਹਨੂੰ ਘਰ ਵਿੱਚ ਆ ਕੇ ਨਾ ਲਾੜਾ ਜਾ ਬਣ ਕੇ ਵਿਆਹ ਕੇ ਲੈ ਕੇ ਚਲਾ ਜਾ। ਚੌਪਈ ਕਹਿ ਸ਼ਾਹ ਤੁਮ ਲੇ ਹੋ ਵਧੇਰੇ। ਜਿਹੜਾ ਇਹ ਸ਼ਾਹੂਕਾਰ ਕਹਿੰਦਾ ਵੀ ਤੂੰ 250 ਕਿਉਂ ਲੈਣਾ, ਵੱਧ ਲੈ ਲਾ, ਜ਼ਿਆਦਾ ਲੈ ਲੈ। ਦਰਬ ਵਿਸਾਲ ਸਦਨ ਮਹਿ ਮੇਰੇ। ਕਿਉਂਕਿ ਮੈਂ ਸ਼ਾਹੂਕਾਰ ਹੈ, ਮੇਰੇ ਘਰ ਦੇ ਵੀ ਤੁਹਾਨੂੰ ਬਥੇਰਾ ਪਿਆ ਹੈ। ਦਾਰਿਦ ਇੱਕ ਵਾਰ ਨਿਜ ਖੋਈ। ਇੰਨੇ ਰੁਪਈਏ ਕਹਿੰਦੇ ਖੁੱਲੇ ਮੰਗ ਲਾ, ਇੱਕੋ ਵਾਰੀ ਘਰ ਦੀ ਗਰੀਬੀ ਕੱਢ ਲਾ। ਸੁਖ ਪਾਵਾ ਉਹ ਕਰ ਸ਼ੰਕ ਨ ਕੋਈ। ਵੀ ਸ਼ੰਕਾ ਨਾ ਕਰ, ਇਸ ਤਰ੍ਹਾਂ ਰੁਪਈਏ ਖੁੱਲੇ ਲੈ ਕੇ ਮੋਜਾ ਲੁੱਟ, ਸੁਖ ਪਾ ਤੂੰ ਵੀ ਸਿੱਖਾ। ਸੁਣ ਹੋ ਚਾਹੇ ਮੁਝ ਅਵਰ ਨ ਕੋਈ। ਸਿੱਖ ਬੋਲਿਆ ਸ਼ਾਹੂਕਾਰਾ ਮੈਨੂੰ ਹੋਰ ਕਿਸੇ ਤਰ੍ਹਾਂ ਪਦਾਰਥ ਜਾਂ ਧਨ ਦੀ ਚਾਹ ਨਾ ਹੈ, ਨਹੀਂ ਹੈ। ਜੱਚ ਜਿੱਤੇ ਦੀਜੀਏ ਸੋਈ। ਇਹ ਤਾਂ ਵੀ ਜਿੰਨੇ ਕੁ ਮੈਂ ਮੰਗੇ ਆ ਓਨੇ ਕੁ ਤੂੰ ਦੇ ਦੇ। ਅਸ ਕਹਿ ਲੈ ਤਬ ਸਹਿਸ ਅਢਾਈ। ਇਸ ਤਰ੍ਹਾਂ ਸ਼ਾਹੂਕਾਰ ਨੂੰ ਕਹਿ ਕੇ 250 ਰੁਪਈਆ ਉਹਦੇ ਪਾਸੋਂ ਲੈ ਲਿਆ ਇਹ ਸਿੱਖ ਗਰੀਬ ਨੇ। ਆਨ ਸਿੱਖ ਕੀ ਭੇਟ ਚੜਾਈ। ਜਿਹੜਾ ਗੁਰੂ ਕਾ ਸਿੱਖ ਹੈ ਇਹਦੇ ਅੱਗੇ ਭੇਟ ਚੜਾ ਦਿੱਤੀ ਹੈ। ਦੋਹਰਾ ਦੋਸਾ ਸਤਿਗੁਰ ਸੋ ਸਤਿਗੁਰ ਕੋ ਦਿਓ। ਕਹਿਣ ਲੱਗਾ ਵੀ ਇਹ 200 ਰੁਪਈਆ ਤਾਂ ਮਹਾਰਾਜ ਨੂੰ ਮੈਂ ਭੇਟਾ ਵਜੋਂ ਦਿੱਤਾ ਹੈ। ਸਿੱਖ ਕੀ ਭੇਟ 50। ਵਾਹਿਗੁਰੂ ਕਾ ਸਿੱਖ ਚਿੱਠੀ ਲੈ ਕੇ ਆਇਆ ਤੇ ਤੇਰੇ ਵਾਸਤੇ ਕਹਿੰਦੇ ਸਿੱਖਾ ਇਹ 50 ਰੁਪਈਏ ਤੇਰੀ ਵੀ ਭੇਟਾ ਹੈ। ਘਰ ਭੋਜਨ ਬਿਸਮੈ ਭਇਓ। ਇਧਰ ਜਿਹੜਾ ਸਿੱਖ ਹੈ ਵੀ ਵੇਖੋ 250 ਰੁਪਈਆ ਲੜਕੀ ਪਿੱਛੇ ਲਿਆ ਕੇ ਤੇ ਇਸ ਤਰ੍ਹਾਂ ਮੈਨੂੰ ਭੋਜਨ ਛਕਾਇਆ ਪਰ ਨਵਾਇਆ ਵੀ ਸਿੱਖ ਵੀ ਮਹਾਨ ਹੈ ਇਹ ਤੇ ਬੜਾ ਚਰਜਾ ਹੋਇਆ ਵੀ ਧੰਨ ਹੈ ਸਿੱਖ। ਚੱਲਿਓ ਗੁਰੂ ਕੇ ਪਾਸ। ਭੋਜਨ ਛਕ ਛਕਾ ਕੇ ਉਦੋਂ ਬਾਅਦ ਬਦੋਗੀ ਲੈ ਕੇ ਜਿਹੜਾ ਇਹ ਪੁਰਸ਼ ਹੈ ਗੁਰੂ ਮਹਾਰਾਜ ਦੇ ਪਾਸ ਚੱਲਿਆ ਹੈ। ਚੌਪਈ ਮਗ ਮਹਿ ਭਈ ਦੁਪਹਿਰੀ ਜਬ ਹੀ। ਚਲਦਿਆਂ ਚਲਦਿਆਂ ਜਦੋਂ ਰਸਤੇ ਵਿੱਚ ਕਹਿੰਦੇ ਆਉਂਦਿਆਂ ਦੁਪਹਿਰ ਦਾ ਸਮਾਂ ਜੋ ਹੈ, ਦੁਪਹਿਰ ਦਾ ਵੇਲਾ ਹੋਇਆ ਹੈ। ਭਿੱਖ ਇੱਕ ਸਾਧ ਬੈਠ ਗਯੋ ਤਬ ਹੀ ਵੇਖ ਇੱਕ ਸਾਧੂ ਕਹਿੰਦੇ ਬਿਰਸ਼ੇਟ ਬੈਠਾ ਸੀ, ਉਹਦੇ ਨੇੜੇ ਜੇ ਹੋ ਕੇ ਵੀ ਬੈਠ ਗਿਆ ਹੈ। ਥਕਤ ਭਇਓ ਪਹੁੰਚੋ ਤੇ ਕਾਲਾ, ਕਿ ਜਦੋਂ ਇੱਥੇ ਪਹੁੰਚਿਆ ਸੀ ਨਾ ਕਿ ਦੁਪਹਿਰ ਦੇ ਸਮੇਂ ਇਹ ਜਿਹੜਾ ਪੁਰਸ਼ ਹੈ ਜ਼ਿਆਦਾ ਥੱਕ ਥਕਾ ਗਿਆ, ਹੰਭ ਗਿਆ ਹੋਇਆ ਸੀ। ਤਬ ਇੱਕ ਆਇਓ ਸ਼ਾਹ ਵਿਸਾਲਾ, ਇਸ ਪੁਰਸ਼ ਦੇ ਵੇਖਦਿਆਂ ਵੇਖਦਿਆਂ ਉਹ ਸਾਧੂ ਦੇ ਕੋਲ ਕਹਿੰਦੇ ਚੱਲ ਕੇ ਬੜਾ ਤਕੜਾ ਕੋਈ ਸ਼ਾਹੂਕਾਰ ਪਹੁੰਚਿਆ ਹੈ। ਸੰਤ ਸਰੂਪ ਬਿਲੋਕ ਕਿਰਪਾਲਾ, ਉਹ ਸ਼ਾਹੂਕਾਰ ਨੇ ਵੀ ਇੱਕ ਸਾਧੂ ਸੰਤ ਦਿਆਲੂ ਕਿਰਪਾਲੂ ਹੈ ਵੀ ਮਹਾਂਪੁਰਖ, ਭੇਟ ਚੜਾਇਓ ਏਕ ਦੁਸ਼ਾਲਾ। ਇਸ ਤਰ੍ਹਾਂ ਸ਼ਾਹੂਕਾਰ ਨੇ ਵੀ ਸਾਧੂ ਜਾਣ ਕੇ, ਦਿਆਲੂ ਕਿਰਪਾਲੂ ਸਾਧੂ ਜਾਣ ਕੇ ਇੱਕ ਕਹਿੰਦੇ ਭੇਟਾ ਵਜੋਂ ਦੁਸਾਲਾ ਚੜਾਇਆ, ਦੁਸਾਲਾ ਮੱਥਾ ਟੇਕਦਾ ਹੈ ਉਹ ਸਾਧੂ। ਕੁਛ ਧਰ ਮਧੁਰ ਆਹਾਰ ਅਗਾਰੀ, ਇਸੇ ਤਰ੍ਹਾਂ ਕੋਈ ਜਿਹੜਾ ਮਿੱਠਾ ਭੋਜਨ ਮਠਿਆਈ ਆਦਿਕ ਹੈ ਉਹ ਇਸ ਸਾਧੂ ਦੇ ਅੱਗੇ ਰੱਖ ਦਿੱਤੇ ਸ਼ਾਹੂਕਾਰ ਨੇ। ਬੰਧਨ ਕੀਨ ਭਾਓ ਧਰ ਭਾਰੀ, ਬਹੁਤ ਪ੍ਰੇਮ ਪਿਆਰ ਧਾਰ ਕੇ ਫਿਰ ਸ਼ਾਹੂਕਾਰ ਨੇ ਸਾਧੂ ਨੂੰ ਮੱਥਾ ਵੀ ਟੇਕਿਆ ਹੈ। ਤੇ ਘਰ ਭੇਟ ਸ਼ਾਹ ਸੋ ਗਯੋ, ਕਹਿੰਦੇ ਇੱਕ ਦੁਸਾਲਾ ਇੱਕ ਜਿਹੜਾ ਕੋਈ ਮਿੱਠਾ ਭੋਜਨ ਦੇ ਕੇ ਮੱਥਾ ਟੇਕ ਕੇ ਸ਼ਾਹੂਕਾਰ ਤਾਂ ਚਲਿਆ ਗਿਆ। ਇੱਕ ਪੰਥੀ ਤਬ ਆਵਤ ਪਇਓ, ਉਹਦੇ ਮਗਰ ਹੀ ਇੱਕ ਹੋਰ ਕੋਈ ਰਾਹੀ ਪੰਥੀ ਆ ਗਿਆ, ਲੋੜਵੰਦ ਆ ਗਿਆ। ਤਹਿ ਤੇ ਲੀਨ ਉਚਾਇ ਦੁਸਾਲਾ, ਉਹਨੇ ਆਉਂਦਿਆਂ ਸਾਰ ਸਾਧੂ ਅੱਗੇ ਜਿਹੜਾ ਕੋਈ ਦੁਸਾਲਾ ਜਾ ਰੱਖਿਆ ਝੱਟ ਪਾਟੀ ਕਹਿੰਦੇ ਚੁੱਕ ਲਿਆ। ਗਮਨ ਕੀਨ ਆਗੇ ਤਤਕਾਲਾ, ਦੁਸਾਲਾ ਜਾ ਚੁੱਕ ਕੇ ਤੇ ਬੜੀ ਛੇਤੀ ਅੱਗੇ ਨੂੰ ਚਾਲਾ ਮਾਰਿਆ ਹੈ। ਦੋਹਰਾ ਸੰਤ ਨ ਬੋਲਿਓ ਕੱਛ ਤਬੈ, ਉਹ ਜਿਹੜਾ ਸਾਧੂ ਸੰਤ ਹੈ ਉਹ ਕਹਿੰਦੇ ਕੁਝ ਨੀ ਬੋਲਿਆ, ਨਾ ਪਹਿਲੇ ਸ਼ਾਹੂਕਾਰ ਨੂੰ, ਨਾ ਇਹ ਜਿਹੜਾ ਲੈ ਕੇ ਜਾਣ ਵਾਲਾ ਹੈ ਚੁੱਕ ਕੇ ਜਾਣ ਵਾਲਾ ਉਹਨੂੰ ਇਹਨੇ ਕੁਝ ਕਿਹਾ ਹੈ। ਜਾਣੇ ਉਬੈ ਸਮਾਨ, ਦੋਹਾਂ ਨੂੰ ਕਹਿੰਦੇ ਇੱਕੋ ਜਿਹਾ ਹੀ ਜਾਣਿਆ, ਬਰਾਬਰ ਦਾ ਹੀ ਜਾਣਿਆ ਹੈ। ਦੀਨ ਭਲਾ ਨਹਿ ਭਾਖੇ, ਉਹ ਸ਼ਾਹੂਕਾਰ ਨੇ ਦੁਸਾਲਾ ਜਾ ਲਿਆ ਕੇ ਦਿੱਤਾ ਸੀ, ਮੱਥਾ ਟੇਕਿਆ ਉਹਨੂੰ ਵੀ, ਤੂੰ ਵੀ ਜਿਉਂਦਾ ਰਹਿ ਬਈ, ਤੇਰੀਆਂ ਕਾਮਨਾ ਪੂਰੀਆਂ ਹੋ ਜਾਣ। ਕੋਈ ਅੱਜ ਦੇ ਸਾਧੂਆਂ ਨੂੰ ਥਾਪੜੇ ਜੇ ਨਹੀਂ ਦਿੱਤੇ ਉਸਨੇ। ਲੀਨ ਬੁਰਾਨ ਬਖਾਨ, ਜਿਹੜਾ ਦੁਸਾਲਾ ਜਾ ਚੁੱਕ ਕੇ ਲੈ ਗਿਆ ਉਹਨੂੰ ਕੋਈ ਮਾੜਾ ਮਾੜਾ ਨਹੀਂ ਆਖਿਆ ਵੀ ਤੂੰ ਕਿਉਂ ਚੁੱਕਦਾ, ਤੂੰ ਤਾਂ ਖੋਟਾ ਹੈ, ਤੂੰ ਤਾਂ ਚੋਰ ਡਾਕੂ, ਕੁਝ ਨਹੀਂ ਕਿਹਾ ਹੈ। ਚੌਪਈ ਆਇਓ ਹਰਖ ਨ ਮਨ ਮੈਂ ਕੀਨੋ, ਉਹ ਕਹਿੰਦੇ ਉਹ ਦੁਸਾਲਾ ਆ ਗਿਆ, ਉਹਦੇ ਮਨ ਵਿੱਚ ਕੋਈ ਖੁਸ਼ੀ ਨਹੀਂ ਉਹ ਸਾਧੂ ਦੇ। ਗਯੋ ਜਬੈ ਉਰ ਸ਼ੋਕ ਨ ਚੀਨੋ, ਕਹਿੰਦੇ ਉਹ ਚੁੱਕਿਆ ਗਿਆ ਚਲਿਆ ਗਿਆ ਦੁਸਾਲਾ ਜਾ, ਫਿਰ ਮਨ ਵਿੱਚ ਕੋਈ ਸ਼ੋਕ ਗਮ ਜਾ ਨਹੀਂ ਕੀਤਾ ਇਸ ਨੇ। ਸਿੱਖ ਬੈਠਿਓ ਸਭ ਦੇਖ ਤਮਾਸ਼ਾ, ਇਧਰ ਜਿਹੜਾ ਇਹ ਬੈਠਾ ਹੋਇਆ ਹੈ ਤੇ ਇਸਨੇ ਬੈਠ ਕੇ ਸਾਰਾ ਤਮਾਸ਼ਾ ਜਾ ਦੇਖਿਆ ਹੈ। ਹੁਣ ਉੱਠ ਚੱਲਿਓ ਹੇਤ ਪ੍ਰਭ ਪਾਸਾ, ਫਿਰ ਉੱਥੋਂ ਉੱਠ ਕੇ ਮਹਾਰਾਜ ਦੇ ਪਾਸ ਨੂੰ ਚੱਲ ਪਿਆ, ਹਜੂਰੀ ਵੱਲ ਨੂੰ ਚੱਲ ਪਿਆ ਹੈ। ਪੰਥ ਚਲਤ ਭਾ ਸੰਧਿਆ ਕਾਲਾ, ਜਦੋਂ ਰਸਤੇ ਵਿੱਚ ਚੱਲਦਿਆਂ ਚੱਲਦਿਆਂ ਸ਼ਾਮ ਦਾ ਸਮਾਂ ਜਾ ਹੋਇਆ, ਸੂਰਜ ਛਿਪਣ ਲੱਗਿਆ ਹੈ। ਨਿਕਟ ਨ ਗ੍ਰਾਮ ਉਜਾੜ ਵਿਸਾਲਾ, ਦੇਖਿਆ ਇਸਨੇ ਵੀ ਨੇੜੇ ਤੇੜੇ ਤਾਂ ਕੋਈ ਪਿੰਡ ਹੈ ਨੀ, ਹਰ ਪਾਸੇ ਉਜਾੜ ਹੀ ਉਜਾੜ ਹੈ। ਤਰੇ ਬਿਰਖ ਕਹਿ ਕੀਨੋ ਡੇਰਾ, ਰਾਤ ਕੱਟਣ ਵਾਸਤੇ ਇਸ ਤਰ੍ਹਾਂ ਉਜਾੜ ਵਿੱਚ ਹੀ ਉਹ ਬਿਰਸ਼ ਦੇ ਹੇਠ ਇਹਨੇ ਕਹਿੰਦੇ ਨਵਾਸਾ ਜਾ ਕਰ ਲਿਆ। ਖਗ ਨਰ ਨਾਰੀ ਤਾਹਾਂ ਬਸੇਰਾ, ਬਿਰਸ਼ ਦੇ ਉੱਪਰ ਕਹਿੰਦੇ ਜਿਵੇਂ ਨਰਮਦੀਨ ਹੁੰਦਾ ਹੈ ਤੇ ਉਹ ਪੰਛੀਆਂ ਰੂਪ ਦੇ ਵਿੱਚ ਵਾਸਾ ਸੀ, ਜਾਣੀ ਉਹ ਦੋਵੇਂ ਨਰਮਦੀਨ ਸੀ, ਨਾ ਇਸਤਰੀ ਪੁਰਸ਼ ਵਾਂਗ ਸਨ। ਚਾਰ ਘਟੀ ਬੀਤੀ ਜਬ ਰਹਿਣਾ, ਇਸ ਤਰ੍ਹਾਂ ਕਹਿੰਦੇ ਉਹ ਬਿਰਸ਼ ਹੇਠ ਬੈਠਿਆਂ ਬੈਠਿਆਂ ਇਸ ਨੂੰ ਚਾਰ ਘੜੀਆਂ ਰਾਤ ਬੀਤ ਗਈ ਹੈ। ਪੰਖਨ ਪੰਖੀ ਸੌ ਕਹਿ ਬੈਨਾ, ਦਰਖਤ ਉੱਪਰ ਜਿਹੜੇ ਕੋ ਪੰਛੀ ਦੀ ਪਤਨੀ ਹੈ ਪੰਖਣੀ ਹੈ ਉਹ ਕਹਿੰਦੇ ਬਚਨ ਬੋਲੀ ਆਪਣੇ ਮਾਲਕ ਨੂੰ ਆਇਓ ਅਥਿਤ ਹਮਾਰ ਅਗਾਰਾ ਮੇਰੇ ਪਤੀ ਦੇਖ ਅੱਜ ਸਾਡੇ ਘਰ ਦੇ ਵਿੱਚ ਇੱਕ ਲੋੜਵੰਦ ਆ ਗਿਆ ਰਾਹੀ ਪਾਉਂਦੀ ਇਸ ਕੋ ਦੇਨੋ ਬਣੈ ਅਹਾਰਾ ਸਾਡੇ ਘਰ ਆਇਆ ਇਹਨੂੰ ਕਹਿੰਦੇ ਸਾਡੇ ਵਾਸਤੇ ਕਹਿੰਦੇ ਅਸੀਂ ਗ੍ਰਿਸਤੀ ਆ ਭੋਜਨ ਦੇਣਾ ਬਣਦਾ ਹੈ ਅਸ ਕਹਿ ਪੁਰ ਤੇ ਲੀਨ ਉਡਾਰੀ ਇਸ ਤਰ੍ਹਾਂ ਕਹਿੰਦੇ ਉਹਨੇ ਕਹਿ ਕੇ ਤੇ ਸ਼ਹਿਰ ਵੱਲ ਨੂੰ ਉਡਾਰੀ ਜੀ ਮਾਰੀ ਆਨੀ ਅਗਨੀ ਚੁੰਚ ਮਝਾਰੀ ਚੁੰਝੇ ਵਿੱਚ ਕਹਿੰਦੇ ਛੋਟੀ ਜੀ ਜਿਹੜੀ ਅੱਗ ਦੀ ਚੰਗਿਆੜੀ ਜੀ ਉਹ ਡੱਕੇ ਰਾਹੀਂ ਲੈ ਆਉਂਦੀ ਹੈ ਦਈ ਸਿੱਖ ਕੋ ਤਤ ਛਿਨ ਲਿਆਏ ਇਸ ਤਰ੍ਹਾਂ ਸਿੱਖ ਨੂੰ ਜਿਹੜੀ ਅੱਗ ਦੀ ਚੁਆਤੀ ਜੀ ਇਹ ਲਿਆ ਕੇ ਦੇ ਦਿੱਤੀ ਹੈ ਤ੍ਰਿਣ ਚੁਣ ਪੰਖੀ ਕਰ ਇਕਠਾਏ ਜਿਹੜਾ ਇਹ ਪੰਛੀ ਇਸ ਨੇ ਕਹਿੰਦੇ ਖਰੇ ਤੀਲੇ ਜੇ ਚੁੱਕ ਚੁੱਕ ਕੇ ਪਹਿਲੇ ਇਕੱਠੇ ਕੀਤੇ ਆਲਣਾ ਜਿਹਾ ਬਣਾਇਆ ਹੋਇਆ ਸੀ ਅਗਨ ਜਗਾਈ ਸਿੱਖ ਨੇ ਜਬ ਹੀ ਉਹ ਕਹਿੰਦੇ ਪੰਛੀ ਨੇ ਉਹ ਹੇਠਾਂ ਆਲਣਾ ਜਿਹਾ ਸੁੱਟ ਦਿੱਤਾ ਹੈ ਤੇ ਉਹਦੇ ਨਾਲ ਜਿਹੜਾ ਇਹ ਹੇਠਾਂ ਬੈਠਾ ਉਹਨੇ ਅੱਗ ਬਾਲ ਲਈ ਹੈ ਗਿਰਕਾ ਪਰੀ ਬਿਹੰਗਨ ਤਬ ਹੀ ਇਹ ਪੰਛੀ ਦੇ ਦੇਖਦਿਆਂ ਦੇਖਦਿਆਂ ਦੀ ਜਿਹੜੀ ਘਰ ਵਾਲੀ ਬਿਹੰਗਣੀ ਜੀ ਇਹ ਕਹਿੰਦੇ ਉਹ ਅੱਗ ਬਲਦੀ ਵਿੱਚ ਡਿੱਗ ਪਈ ਹੈ ਤਿਸ ਪਸ਼ਚਾਤ ਬਿਹੰਗ ਗਿਰ ਪਰੇ ਉਹਦੇ ਪਿੱਛੇ ਹੀ ਕਹਿੰਦੇ ਬਾਅਦ ਵਿੱਚ ਜਿਹੜਾ ਇਹਦਾ ਘਰ ਵਾਲਾ ਪੰਛੀ ਉਹ ਡਿੱਗ ਪਿਆ ਹੈ ਉਤੋਂ ਭੁੱਖ ਯੁੱਤ ਭੋਜਨ ਕਰਿਓ ਕਹਿੰਦੇ ਭੁੱਖ ਦੇ ਸਹਿ ਸੀ ਇਸ ਤਰ੍ਹਾਂ ਇਹਨੇ ਸ਼ੱਕ ਛਕਾ ਲਿਆ ਹੈ ਪੂਰਬ ਜਨਮ ਪੰਖ ਧਰ ਜੋਏ ਕਹਿੰਦੇ ਜਿਹੜੇ ਜਿਹੜੇ ਸ਼ੀਨਾ ਜਿਹੜੇ ਇਹਦੇ ਵਾਸਤੇ ਭੋਜਨ ਬਣੇ ਆ ਪਹਿਲੇ ਜਨਮ ਦੇ ਵਿੱਚ ਗੁਰੂ ਕੇ ਸਿੱਖ ਸਨ ਜਿਨ੍ਹਾਂ ਨੇ ਪੰਛੀਆਂ ਦਾ ਸਰੀਰ ਧਾਰਿਆ ਹੈ ਗੁਰ ਕੇ ਸਿੱਖ ਸਿੱਖਣੀ ਸੋਏ ਕਹਿੰਦੇ ਗੁਰੂ ਕੇ ਸਿੱਖ ਸਿੱਖਣੀ ਸੀ ਦੋਵੇਂ ਜਾਣੇ ਜਿਨ੍ਹਾਂ ਨੇ ਪੰਛੀਆਂ ਦਾ ਰੂਪ ਧਾਰਿਆ ਕਿਸੂ ਦੋਸ਼ ਤੇ ਖਗ ਤਨ ਪਾਇਓ ਕੋਈ ਕਹਿੰਦੇ ਸਿੱਖ ਬਣ ਕੇ ਇਹਨਾਂ ਨੇ ਗੁਨਾਹ ਕੀਤਾ ਸੀ ਜਿਸ ਕਰਕੇ ਪੰਛੀਆਂ ਦਾ ਸਰੀਰ ਪਾਇਆ ਸੀ ਮਹਾਂਪੁਰਸ਼ ਦੱਸਿਆ ਕਰਦੇ ਸਨ ਵੀ ਇਹਨਾਂ ਨੇ ਜੂਠ ਖਵਾ ਦਿੱਤੀ ਸੀ ਜੂਠਾ ਭੋਜਨ ਕਿਸੇ ਨੂੰ ਖਵਾ ਦਿੱਤਾ ਸੀ ਇਸ ਕਰਕੇ ਇਹਨਾਂ ਨੂੰ ਇਹ ਦੋਸ਼ ਲੱਗਿਆ ਪਾਪ ਲੱਗਿਆ ਸੀ ਅੱਜ ਕੱਲ੍ਹ ਤਾਂ ਹੁਣ ਜੂਠ ਮੂਠ ਦਾ ਕੋਈ ਖਿਆਲ ਹੀ ਨਹੀਂ ਹੈ ਪਸ਼ੂਆਂ ਡੰਗਰਾਂ ਨੂੰ ਖਾਂਦੇ ਹੈ ਇਸ ਤਰ੍ਹਾਂ ਕਹਿੰਦੇ ਉਹ ਜੂਠ ਖਵਾਉਣ ਕਰਕੇ ਇਹਨਾਂ ਨੂੰ ਆ ਦੰਡ ਮਿਲਿਆ ਸੀ ਪੰਛੀ ਬਣੇ ਸਨ ਪਰ ਸਿੱਖ ਸੀ ਨਾਮ ਜਪਦੇ ਸੀ ਜਿਸ ਕਰਕੇ ਪਿਛਲੇ ਜਨਮ ਦੀ ਇਹਨਾਂ ਨੂੰ ਸੋਝੀ ਸਮਝ ਵੀ ਹੈ ਸੀ ਪਰ ਉਪਕਾਰ ਹੇਤ ਛੁਟਕਾਇਓ ਇਸੇ ਕਰਕੇ ਪਰਉਪਕਾਰ ਕਰਨ ਵਾਸਤੇ ਆਪਣੇ ਦੋਹਾਂ ਨੇ ਸਰੀਰ ਛੱਡ ਦਿੱਤਾ ਲੇਖੇ ਲਾ ਦਿੱਤਾ ਪੁੰਨ ਦਾਨ ਕਾ ਕਰੈ ਸਰੀਰ ਸੋ ਗਿਰਹੀ ਗੰਗਾ ਕਾ ਨੀਰ ਸਰੀਰ ਤੱਕ ਪੁੰਨ ਦਾਨ ਕਰਦੇ ਉਹ ਜਿਹੜਾ ਗ੍ਰਿਸਤੀ ਹੈ ਗੰਗਾ ਦੇ ਪਾਣੀ ਵਾਂਗੂ ਸ਼ੁੱਧ ਹੁੰਦਾ ਹੈ ਗੁਰੂ ਕੇ ਬਚਨਾਂ ਤੇ ਇਹਨਾਂ ਨੇ ਫੁੱਲ ਚੜਾ ਦਿੱਤੇ ਹਨ ਦੋਹਰਾ ਸ੍ਰੀ ਪ੍ਰਭ ਤਿੰਨ ਕੋ ਗਤ ਦਈ ਹਾਂ ਗੁਰੂ ਨਾਨਕ ਸਾਹਿਬ ਜੀ ਨੇ ਕਹਿੰਦੇ ਜਦੋਂ ਉਹਨਾਂ ਦੇ ਨਿਵੇਤੀ ਲੇਖੇ ਲਾ ਦਿੱਤਾ ਇਹਨਾਂ ਨੂੰ ਕਹਿੰਦੇ ਮੁਕਤੀ ਬਖਸ਼ ਦਿੱਤੀ ਹੈ ਛੁਟਕਾਰਾ ਦੇ ਦਿੱਤਾ ਗੁਨਾਹ ਮਾਫ ਹੋ ਗਿਆ ਭੋਰ ਭਈ ਜਬ ਆਏ ਜਦੋਂ ਕਹਿੰਦੇ ਜਿਹੜਾ ਹੇਠਾਂ ਬੈਠਾ ਉਹਨੂੰ ਸਵੇਰ ਹੋਈ ਦਿਨ ਚੜਿਆ ਆਇਆ ਹੈ ਸਭ ਬਿਦ ਅਚਰਜ ਦੇਖ ਕੇ ਜਿਹੜਾ ਹੇਠਾਂ ਬੈਠਾ ਸਭ ਤਰ੍ਹਾਂ ਕਰਕੇ ਚਰਜੀ ਦੇ ਕੇ ਵੀ ਹੱਦ ਹੋ ਗਈ ਵੇਖ ਲਓ ਹੈ ਪੰਛੀ ਕਿਵੇਂ ਮੈਨੂੰ ਦੇਖ ਲਓ ਪੰਛੀ ਨੇ ਅੱਗ ਲਿਆ ਕੇ ਦਿੱਤੀ ਆਲਣਾ ਸਿੱਟਤਾ ਫਿਰ ਆਪ ਹੀ ਸੜ ਕੇ ਮੱਚ ਗਏ ਮੈਨੂੰ ਭੋਜਨ ਬਣਾ ਕੇ ਰਜਾ ਦਿੱਤਾ ਧੰਨ ਹੈ ਵੀ ਇਹ ਪੰਛੀ ਗ੍ਰਿਸਤੀ ਇਸ ਤਰ੍ਹਾਂ ਬੜਾ ਚਰਜਿਆ ਹੋ ਰਿਹਾ ਹੈ ਚੱਲਿਓ ਪੰਥ ਤਬ ਤਾਏ ਦੌੜਦਾ ਹੋਇਆ ਰਸਤੇ ਵਿੱਚ ਚੱਲਿਆ ਏ ਚੌਪਈ ਪਹੁੰਚੋ ਪੁਰ ਕਰਤਾਰ ਮਝਾਰੀ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਹੀ ਆ ਪਹੁੰਚਿਆ ਹੈ ਸਰਬ ਦਰਬ ਧਰ ਗੁਰੂ ਅਗਾਰੀ ਜਿਹੜਾ 200 ਰੁਪਈਆ ਮਹਾਰਾਜ ਨੂੰ ਸਿੱਖ ਨੇ ਭੇਟਾ ਕੀਤਾ ਉਹ ਵੀ ਜਿਹੜੇ ਕੋਈ 50 ਰੁਪਈਏ ਸਿੱਖ ਨੇ ਇਹਨੂੰ ਦਿੱਤੇ ਸਨ ਉਹ ਸਾਰੇ ਦੇ ਸਾਰੇ ਰੁਪਈਏ ਮਹਾਰਾਜ ਅੱਗੇ ਨੇ ਰੱਖ ਦਿੱਤੇ ਹਨ ਹੱਥ ਜੋੜ ਕੇ ਬੰਧਨ ਕੀਨੀ ਦੋਵੇਂ ਹੱਥ ਜੋੜ ਕੇ ਇਸ ਨੇ ਨਮਸਕਾਰ ਕੀਤੀ ਦੇਨ ਉਪਦੇਸ਼ ਜਾਸ ਮਤ ਪੀਨੀ ਜੀ ਕਹਿੰਦੇ ਬੁੱਧੀ ਉਪਦੇਸ਼ ਲੈਣ ਵਿੱਚ ਲੀਨ ਹੋਈ ਹੈ ਇਸ ਨੇ ਬੇਨਤੀ ਕੀਤੀ ਹੈ ਬੋਲੇ ਪ੍ਰਭੂ ਨਿਸ਼ਾ ਤਬ ਹੋਏ ਮਹਾਰਾਜ ਬੋਲੇ ਕਹਿੰਦੇ ਵੀ ਤੇਰੀ ਤਸੱਲੀ ਹੋ ਗਈ ਕਿ ਨਹੀਂ ਹੋਈ ਅਜੇ ਵੀ ਪ੍ਰਥਮ ਆਏ ਕੈ ਬੂਝਿਓ ਜੋਏ। ਪਹਿਲਾਂ ਆ ਕੇ ਸਾਡੇ ਕੋਲ ਪੁੱਛਿਆ ਸੀ ਵੀ ਸਿੱਖੀ ਧਾਰ ਕੇ ਸਿੱਖ ਬਣਾ ਕਿ ਘਰ ਬਾਰ ਛੱਡ ਕੇ ਫਕੀਰ ਸਾਧੂ ਬਣਾ ਜਾਂ ਗ੍ਰਿਸਤੀ ਬਣਾ, ਸ਼ਾਦੀ ਸੁਦਾ ਹੋਵਾਂ, ਤਸੱਲੀ ਹੋ ਗਈ ਕਿ ਨਹੀਂ ਹੋਈ। ਕਹੇ ਸਿੱਖ ਨਾ ਕਛੂ ਨ ਜਾਣਾ। ਹਾਂ, ਇਹ ਕਹਿਣ ਲੱਗਿਆ ਮਾਰਾ ਮੈਂ ਬਚਨ ਮੰਨ ਕੇ ਚਲਾ ਤਾ ਗਿਆ, ਮੈਂ ਤਾਂ ਕੋਈ ਸਮਝ ਆ ਨਹੀਂ। ਸਮਝਾਵੋ ਅਬ ਕਰੋ ਬਖਾਨਾ। ਤੁਸੀਂ ਮਾਰਾ ਕਹਿ ਕੇ ਮੈਨੂੰ ਸਮਝਾ ਦੇਵੋ, ਦੱਸ ਦੇਵੋ। ਦੋਹਰਾ ਸ੍ਰੀ ਪ੍ਰਭ ਬੋਲੇ ਸਿੱਖ ਨੇ। ਗੁਰੂ ਮਹਾਰਾਜ ਉਸ ਵੇਲੇ ਬੋਲਣ ਬੋਲੇ ਬਚਨ, ਸਿੱਖ ਤੈ ਜੈਸੇ ਦੇਖਿਓ ਜਾਏ। ਜਿਹੜਾ ਗੁਰੂ ਕਾ ਸਿੱਖ ਵੀ ਜਿਸ ਤਰ੍ਹਾਂ ਨਗਰ ਵਿੱਚ ਜਾ ਕੇ ਤੂੰ ਦੇਖਿਆ ਸੀ, ਬੜਾ ਗਰੀਬ ਜਿਹਾ ਹੈ ਸੀ ਸਾਡਾ ਸਿੱਖ। ਗੁਰ ਕੋ ਸਰਬਸ ਜਾਣ ਕੇ, ਦੇਖ ਲਾ ਗੁਰੂ ਕਾ ਹੀ ਸਰਬੰਸ, ਗੁਰੂ ਕਾ ਹੀ ਸਭ ਕੁਝ ਜਾਣ ਕੇ ਉਹ ਗਰੀਬ ਸਿੱਖ ਨੇ। ਸੁਤਾ ਵੇਚ ਧਨ ਲਿਆਏ, ਦੇਖ ਲਾ ਵੀ ਲੜਕੀ ਵੇਚ ਕੇ ਤੇ ਧਨ ਲਿਆ, ਵੀ ਗੁਰੂ ਕਾ ਹੀ ਹੈ ਸਭ ਕੁਛ, ਗੁਰੂ ਵਾਸਤੇ ਲਿਖ ਕੇ ਲਾਉਣਾ ਹੈ। ਚੌਪਈ ਸਿੱਖ ਹੋਣ ਜੇ ਮਨ ਲਲ ਚਾਵੈ, ਇਹ ਪੁਰਸ਼ਾ ਜੇ ਮਨ ਦੇ ਵਿੱਚ ਚਾਹੁੰਦਾ ਵੀ ਮੈਂ ਗੁਰੂ ਕਾ ਸਿੱਖ ਬਣਨਾ ਹੈ, ਤਿਸ ਸਮ ਬਨ ਹੋ ਪਰਮ ਗਤ ਪਾਵੇ। ਉਹਨੇ ਜਾ ਸਿੱਖ ਤੂੰ ਬਣੀ ਫਿਰ ਤੂੰ ਕੇਵਲ ਮੁਕਤੀ ਪਾ ਲਏਗਾ। ਜੇ ਤੂੰ ਚਾਹਤ ਕਰਨ ਫਕੀਰੀ, ਘਰ ਬਾਰ ਛੱਡ ਕੇ ਤੂੰ ਫਕੀਰੀ ਕਰਿਆ ਚਾਹੁੰਦਾ, ਸਾਧੂ ਸੰਤ ਬਣਿਆ ਚਾਹੁੰਦਾ, ਉਰਤੇ ਤਜ ਹੋ ਹਰਖ ਦਿਲ ਗੀਰੀ, ਫਿਰ ਆਪਣੇ ਹਿਰਦੇ ਵਿੱਚ ਖੁਸ਼ੀ ਕਮੀ ਤੂੰ ਛੱਡ ਦੇ, ਇੱਕ ਸਮਾਨ ਬਿਰਤੀ ਵਾਲਾ ਬਣ ਜਾਏ। ਪੰਥ ਵਿਖੇ ਦੇਖਿਓ ਸੰਤ ਜੈਸਾ, ਰਸਤੇ ਵਿੱਚ ਆਉਂਦਿਆਂ ਆਉਂਦਿਆਂ ਬਿਰਸ਼ੇਰ ਤੋਂ ਸੰਤ ਦੇਖੀਏ ਨਾ ਬੈਠਾ, ਕਰ ਸਮਾਨ ਬਿਰਤੀ ਹੋਇ ਤੈਸਾ, ਇਸ ਤਰ੍ਹਾਂ ਦੀ ਉਹਦੇ ਵਰਗੀ ਬਿਰਤੀ ਬਣਾ ਕੇ ਉਹਦੇ ਵਰਗਾ ਬਣ ਜਾ ਜੇ ਤੂੰ ਸੰਤ ਬਣਨਾ। ਪਾਏ ਪਦਾਰਥ ਹਰਖ ਨਕੀਨਾ, ਦੇਖ ਲਾ ਜਦੋਂ ਸ਼ਾਹੂਕਾਰ ਨੇ ਪਦਾਰਥ ਜਦ ਸਾਲਾ ਰੱਖਿਆ, ਮਿਠਾਈਆਂ ਰੱਖੀਆਂ, ਉਹ ਸੰਤ ਨੇ ਕੋਈ ਖੁਸ਼ੀ ਨਹੀਂ ਮਨਾਈ ਸੀ। ਗਯੋ ਪਾਸ ਤੇ ਸ਼ੋਕ ਨਕੀਨਾ, ਚੁੱਕ ਕੇ ਲੈ ਗਿਆ ਸੀ ਕੋਲੋਂ ਚਲਿਆ ਗਿਆ, ਉਦੋਂ ਨੇ ਕੋਈ ਗਮੀ ਨੀ ਗਈ, ਉਦੋਂ ਮੁਰਝਾਇਆ ਨੀ ਸੀ ਉਹ। ਕ੍ਰਿਸ਼ਤ ਧਰਮ ਚਾਹਤ ਜੇ ਕਰਨਾ, ਬਾਕੀ ਵੀ ਜੇ ਤੂੰ ਸ਼ਾਦੀ ਸ਼ੁਦਾ ਹੋ ਕੇ ਗ੍ਰਿਸਤੀਆਂ ਵਾਲਾ ਧਰਮ ਧਾਰਨ ਚੰਨਾ ਚਾਹੁੰਦਾ, ਜਿਉਂ ਪੰਖੀ ਜਿਉਂ ਕਰਹੋ ਅਚਰਨਾ, ਜਿਵੇਂ ਦਰਖਤ ਦੇ ਉੱਪਰ ਪੰਛੀ ਵਸਦੇ, ਜਿਵੇਂ ਉਹਨਾਂ ਦਾ ਕਰਤੱਬ ਸੀ, ਦੇਖ ਲਓ ਸਰੀਰ ਤੱਕ ਉਹਨਾਂ ਨੇ ਆਪਣਾ ਲੇਖੇ ਲਾ ਦਿੱਤਾ ਹੈ। ਅਥਿਤ ਕੋ ਦੁੱਖ ਨਾ ਵਿਚਾਰਿਓ, ਦੇਖ ਲਓ ਜਿਹੜਾ ਲੋੜਵੰਦ ਸੀ ਉਹਦੇ ਵਾਸਤੇ ਉਹਨਾਂ ਨੇ ਕੋਈ ਕਹਿੰਦੇ ਵੀ ਸੜ ਕੇ ਮਰ ਜਾਵਾਂਗੇ ਜਾਂਦੇ, ਕੋਈ ਦੁੱਖ ਨੀ ਸੋਚਿਆ ਵਿਚਾਰਿਆ ਵਾਲਾ। ਖਿਨਮਹਿ ਨਿਜ ਸਰੀਰ ਪਰ ਹਰਿਓ, ਦੇਖ ਲਾ ਕਿੰਦੇ ਵਿੱਚ ਆਪਣੇ ਸਰੀਰ ਨੂੰ ਉਹਨਾਂ ਨੇ ਨਾਸ ਕਰ ਲਿਆ ਦੂਜੇ ਦੀ ਤ੍ਰਿਪਤੀ ਵਾਸਤੇ। ਤੀਨੋ ਇਹ ਵਿਚਾਰੀਏ ਨੀਕੀ, ਮਹਾਰਾਜ ਕਹਿੰਦੇ ਤਿੰਨੇ ਤੈਨੂੰ ਦੱਸ ਦਿੱਤੇ, ਇਹਨਾਂ ਨੂੰ ਚੰਗੀ ਤਰ੍ਹਾਂ ਤੂੰ ਵਿਚਾਰ ਲਾ, ਕਰਹੋ ਆਪ ਜੋ ਸ਼ਰਧਾ ਜੀ ਕੀ, ਜਿਵੇਂ ਤੇਰੀ ਦਿਲ ਦੀ ਸ਼ਰਧਾ ਭਾਵਨਾ ਖਾਸ਼ ਉਵੇਂ ਕਰ ਲਾ, ਸਿੱਖ ਬਣਨਾ ਤਾਂ ਉਹੋ ਜਿਹਾ ਬਣ ਜਾ, ਫਕੀਰ ਬਣਨਾ ਤਾਂ ਉਹੋ ਜਿਹਾ ਬਣੀ, ਜੇ ਗ੍ਰਿਸਤੀ ਬਣਨਾ ਤੇ ਉਹ ਪੰਛੀਆਂ ਵਰਗਾ ਬਣੀ। ਸੁਣ ਕੇ ਸਿੱਖ ਧੀਰਜ ਧਰਨੇ, ਹਾਂ ਸਿੱਖ ਸੁਣ ਕੇ ਕਹਿੰਦੇ ਧੀਰ ਧਰਨ ਤੋਂ ਰਹਿਤ ਹੋ ਗਿਆ, ਘਬਰਾ ਗਿਆ ਵੀ ਇਹ ਤਾਂ ਨਹੀਂ ਬਹੁਤ ਔਖੇ। ਕਿਹ ਕੋ ਭਇਓ ਸਮਰੱਥ ਨ ਕਰਨੇ, ਹੋਏ ਤਿੰਨਾਂ ਨੂੰ ਕਿਸੇ ਵੀ ਇੱਕ ਨੂੰ ਵੀ ਕਰਨ ਵਿੱਚ ਸਮਰੱਥ ਨਾ ਹੋਇਆ, ਨਿਮੋ ਝੋਣਾ ਜਿਹਾ ਹੋ ਗਿਆ, ਕਹਿੰਦਾ ਮਹਾਰਾ ਮੈਂ ਨਹੀਂ ਇਹ ਕਰ ਸਕਦਾ ਨਿਰਮਲ। ਹੱਥ ਜੋੜ ਕੇ ਬਚਨ ਬਖਾਨੇ, ਦੋਵੇਂ ਹੱਥ ਜੋੜ ਕੇ ਇਸਨੇ ਸਤਿਗੁਰਾਂ ਨੂੰ ਬਚਨ ਕਿਹਾ, ਇਹ ਤੀਨੋ ਦੁਸ਼ਤਰ ਮੈਂ ਜਾਣੇ, ਤਿੰਨੇ ਮੈਂ ਬਹੁਤ ਹੀ ਔਖੇ ਕਠਿਨ ਜੇ ਸਮਝ ਲਏ, ਹੋਏ ਆਵਤ ਇੱਕ ਪਾਸ ਨ ਮੇਰੇ, ਮੇਰੇ ਪਾਸੋਂ ਤਾਂ ਇਹਨਾਂ ਵਿੱਚੋਂ ਇੱਕ ਵੀ ਮਾਰਾ ਨਹੀਂ ਹੋ ਸਕਦਾ, ਨਾ ਮੈਂ ਫਕੀਰ ਇਹੋ ਜਿਹਾ ਸਾਧੂ ਹੋ ਸਕਦਾ, ਨਾ ਗ੍ਰਿਸਤੀ ਨਾ ਮਾਰਾ ਇਹੋ ਜਿਹਾ ਸਿੱਖ ਬਣ ਸਕਦਾ। ਕਰ ਹੈ ਜੇ ਨਰਸੇ ਧਨ ਵਡੇਰੇ, ਜਿਹੜੇ ਮਾਰਾ ਪੁਰਸ਼ ਇਹ ਤਰ੍ਹਾਂ ਕਰ ਲੈਂਦੇ ਹੈ ਜਾਂ ਸਾਧੂ ਬਣ ਕੇ ਸਿੱਖ ਬਣ ਕੇ ਗ੍ਰਿਸਤੀ ਬਣ ਕੇ, ਉਹ ਤਾਂ ਧੰਤਾ ਜੋਗੀ ਹੈ। ਜਦਬ ਮੋਤੇ ਹੋਏ ਨਾ ਆਏ, ਭਾਵੇਂ ਸਤਿਗੁਰੂ ਮੇਰੇ ਪਾਸੋਂ ਤਿੰਨਾਂ ਵਿੱਚੋਂ ਕੋਈ ਨਹੀਂ ਹੋ ਸਕਦਾ ਹੋਇਆ ਸਕਦਾ, ਤਦਪ ਮੈਂ ਰਾਵਰ ਸ਼ਰਨ ਆਏ, ਮਹਾਰਾਜ ਗੁਰੂ ਨਾਨਕ ਸਾਹਿਬ ਤੁਹਾਡੀ ਚਰਨ ਛਨ ਤਾਂ ਚੱਲ ਕੇ ਆਏ ਹੀ ਆ ਨਾ। ਆਦਮ ਉਧਾਰਨ ਬਿਰਦ ਤੁਮਾਰਾ, ਸਾਡੇ ਵਰਗੇ ਨੀਚ ਲੋਕਾਂ ਦਾ ਉਧਾਰ ਕਰਨ ਵਾ ਤੁਹਾਡਾ ਮਾਰਾ ਬਿਰਦ ਧਰਮ ਮੈਂ ਪਰਣ। ਪਤ ਤਨ ਪਾਵਨ ਕਹਿ ਜਗ ਸਾਰਾ, ਸਾਰਾ ਸੰਸਾਰ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹੈ। ਕਿਰਪਾ ਧਾਰ ਮੇਰੀ ਗਤ ਕੀ ਜੈ, ਇਸ ਕਰਕੇ ਮਾਰਾ ਕਿਰਪਾ ਧਾਰ ਕੇ ਮੇਰੀ ਜਿਵੇਂ ਕਿਵੇਂ ਕਲਿਆਣ ਕਰ ਦੇਈਏ। ਹੋ ਅਸਮਰੱਥ ਵੱਡੋ ਲਖ ਲੀਜੈ, ਕਿਉਂਕਿ ਮਹਾਰਾਜ ਤੁਸੀਂ ਬਹੁਤ ਵੱਡੇ ਸਮਰੱਥ ਹੋ, ਜਾਣ ਲਈਏ ਤੁਸੀਂ ਕਰ ਸਕਦੇ ਹੋ। ਤੇ ਕੀ ਬਿਨੈ ਸੁਣੀ ਜਬ ਕਾਨਾ, ਉਸ ਪੁਰਸ਼ ਦੀ ਜਦੋਂ ਆਪ ਜੀ ਨੇ ਧਿਆਨ ਦੇ ਕੇ ਬੇਨਤੀ ਸੁਣੀ ਵੀ ਮੁਖ ਤੇ ਪੁੰਨ ਬਚਨ ਬਖਾਨਾ, ਉਸ ਵੇਲੇ ਗੁਰੂ ਮਹਾਰਾਜ ਨੇ ਮੁਖੋਂ ਇਹੋ ਜਿਹਾ ਬਚਨ ਕਿਹਾ ਹੈ। ਹੋਇ ਨਿਸ਼ਕਾਪਟ ਧਰਮ ਕਿਰਤ ਕਰੀਏ, ਮਹਾਰਾਜ ਕਹਿੰਦੇ ਵੀ ਨਿਰਛਲ ਨਿਸ਼ਕਾਵਟ ਹੋ ਕੇ ਧਰਮ ਦੀ ਕਿਰਤ ਕਰਿਆ ਕਰ, ਜਿਹਦੇ ਵਿੱਚ ਕੋਈ ਪਾਪ ਗੁਨਾਹ ਨਾ ਬੇਈਮਾਨੀ ਧੋਖਾ ਨਾ ਹੋਵੇ, ਉਹ ਤੂੰ ਕਿਰਤ ਕਰਿਆ ਕਰ ਧਰਮ ਦੀ। ਗਰਭ ਹਿਰਦੇ ਕੋ ਸਭ ਪਰ ਹਰੀਏ, ਹਿਰਦੇ ਵਿੱਚ ਜਿਹੜਾ ਕੋਈ ਹਮੈ ਹੰਕਾਰ ਉਹਨੂੰ ਵੀ ਦੂਰ ਕਰ ਦਈਏ। ਨਿਮਰਤਾ ਗਰੀਬੀ ਵਿੱਚ ਰਿਹਾ ਕਰ, ਸਿੱਖਣ ਸੇਵ ਕਰੋ ਮਨ ਨੀਵੇਂ, ਮਨ ਨੂੰ ਨੀਵਾ ਕਰਕੇ ਨਿਮਰਤਾ ਸਹਿਤ ਆਏ ਗਏ ਸਿੱਖਾਂ ਦੀ ਸੇਵਾ ਕਰਿਆ ਕਰ। ਸਨੈ ਸਨੈ ਤੇਰੀ ਗਤ ਥੀਵੇਂ, ਐਵੇਂ ਹੌਲੀ ਹੌਲੀ ਤੇਰੀ ਅਖੀਰ ਨੂੰ ਕਲਿਆਣ ਹੋ ਜਾਏਗੀ, ਤੂੰ ਵੀ ਮੁਕਤ ਹੋ ਜਾਏ। ਸੁਰ ਉਪਦੇਸ਼ ਕਰਨ ਸੋ ਲਾਗਾ, ਗੁਰੂ ਮਹਾਰਾਜ ਦਾ ਉਪਦੇਸ਼ ਸੁਣ ਕੇ ਉਸੇ ਤਰ੍ਹਾਂ ਇਹ ਕਰਨ ਲੱਗ ਪਿਆ। ਸੇਵਾ ਵਿਖੇ ਵੱਡੋ ਅਨੁਰਾਗਾ, ਗੁਰੂ ਘਰ ਦੀ ਸੇਵਾ ਕਰਨ ਦਾ ਬਹੁਤ ਤਕੜਾ ਇਹ ਪ੍ਰੇਮੀ ਪਿਆਰਾ ਬਣ ਗਿਆ। ਸਮਾਂ ਪਾਇ ਸਿਮਰਨ ਸਤਨਾਮੂ, ਹਾਂ ਸਮਾਂ ਪਾ ਕੇ ਇਸ ਤਰ੍ਹਾਂ ਕਹਿੰਦੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਪਿਆ। ਲਿਵ ਲਾਗੀ ਮਤ ਭੀ ਅਬਰਾਮੂ, ਮਨ ਦੀ ਬਿਰਤੀ ਲਿਵ ਲੱਗੀ ਹੈ, ਜਿਹੜੀ ਬੁੱਧੀ ਹੈ ਬਹੁਤ ਸੁੰਦਰ ਆਤਮ ਵਿਸ਼ੈਣੀ ਬੁੱਧ ਹੋ ਗਈ ਹੈ। ਮੁਕਤ ਉਚਿਤ ਭਾ ਸ੍ਰੀ ਗੁਰ ਕਰੁਣਾ, ਗੁਰੂ ਨਾਨਕ ਸਾਹਿਬ ਦੀ ਕਿਰਪਾ ਕਰਕੇ ਇਹ ਵੀ ਮੁਕਤ ਹੋਣ ਦੇ ਯੋਗ ਹੋ ਗਿਆ ਹੈ। ਛੁੱਟਿਓ ਕਸ਼ਟ ਜਗ ਜਨਮ ਮਰਨਾ, ਸੰਸਾਰ ਦੇ ਜਿਹੜੇ ਜੰਮਣ ਮਰਨ ਦੇ ਦੁੱਖ ਸੀ ਉਹਨਾਂ ਤੋਂ ਇਹ ਛੁੱਟ ਗਿਆ ਹੈ। ਇਸ ਪ੍ਰਕਾਰ ਕੋ ਦੇ ਉਪਦੇਸ਼ਾ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਇਸ ਤਰ੍ਹਾਂ ਉਸ ਸਿੱਖ ਨੂੰ ਉਪਦੇਸ਼ ਦੇ ਕੇ, ਮਨ ਜੋ ਉਧਾਰੇ ਸ੍ਰੀ ਜਗ ਤੇ ਸਾ, ਜਗ ਦੇ ਮਾਲਕ ਨੇ ਇਹ ਕੀ ਅਨੇਕਾਂ ਜਿਹੜੇ ਪੁਰਸ਼ ਆ ਉਹਨਾਂ ਦਾ ਉਧਾਰ ਕੀਤਾ। ਦੋਹਰਾ ਕਿਉਂ ਜੰਜਾਰ ਉਰਜਿਓ ਮਨ, ਅਗਲਾ ਪ੍ਰਸੰਗ ਕਰਨ ਤੋਂ ਪਹਿਲਾਂ ਕਵੀ ਆਪਣੇ ਮਨ ਨੂੰ ਹੀ ਕੁਝ ਕਹਿ ਰਿਹਾ, ਕਿਉਂ ਹੇ ਮੇਰੇ ਮਨਾ ਕਿਉਂ ਸੰਸਾਰ ਦੇ ਜੰਜਾਲਾਂ ਵਿੱਚ ਤੂੰ ਫਸਿਆ ਪਿਆ ਹੈ। ਕਾਜ ਨ ਤੇਰੇ ਕੋਈ, ਇਹਨਾਂ ਕੰਮਾਂ ਧੰਦਿਆਂ ਵਿੱਚ ਝਗੜਿਆਂ ਵਿਛੇੜਿਆਂ ਵਿੱਚ ਫਸਿਆ ਕਿ ਇਹਨੂੰ ਤੇਰੇ ਕਿਸੇ ਕੰਮ ਨੀ, ਇਹਨਾਂ ਨੇ ਤੇਰਾ ਕੁਝ ਨੀ ਸਵਾਰਨਾ ਮਨਾ। ਸਤਿਗੁਰ ਚਰਨ ਸਰੋਜ ਕੋ, ਹੇ ਮੇਰੇ ਮਨਾ ਜੇ ਤੂੰ ਸਿਆਣਾ ਹੈ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਕਮਲਾਂ ਨੂੰ, ਸੇਵ ਸਦਾ ਸੁਖ ਹੋਏ, ਉਹਨਾਂ ਦੇ ਚਰਨਾਂ ਕਮਲਾਂ ਦੀ ਸੇਵਾ ਕਰ, ਮਹਾਰਾਜ ਦੇ ਚਰਨਾਂ ਦਾ ਧਿਆਨ ਧਰ, ਇਸ ਕਰਕੇ ਤੈਨੂੰ ਸਦਾ ਸੁਖ ਦੀ ਪ੍ਰਾਪਤੀ ਹੋ ਜਾਏਗੀ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਸੁਣ ਸ੍ਰੀ ਤੇਹਨ ਕੁਲ ਉਜਿਆਰਾ, ਭਾਈ ਬਾਲਾ ਜੀ ਕਹਿੰਦੇ ਹੇ ਤੇਹਨਾਂ ਦੇ ਕੁਲ ਦੇ ਚਾਨਣ ਰੂਪ ਪ੍ਰਕਾਸ਼ ਰੂਪ ਗੁਰੂ ਅੰਗਦ ਸਾਹਿਬ ਜੀ ਸੁਣੀਏ, ਪ੍ਰਭੂ ਬਿਰਾਜ ਹੈ ਪੁਰ ਕਰਤਾਰਾ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਕਰਤਾਰਪੁਰ ਸਾਹਿਬ ਦੇ ਵਿੱਚ ਹੀ ਸਵਾਇਮਾਨ ਹੋ ਰਹੇ ਬਿਰਾਜ ਰਹੇ। ਇੱਕ ਦਿਨ ਬਹਿਰ ਬਿਰਸ਼ ਕੀ ਛਾਇਆ, ਇੱਕ ਦਿਨ ਦੀ ਗੱਲ ਹੈ ਬਾਹਰ ਬਾਹਰ ਦਰਖਤ ਦੀ ਛਾਇਆ ਹੇਠ ਬੈਠ ਰਹੇ ਗੁਰ ਸਹਿਜ ਸੁਭਾਇਆ, ਗੁਰੂ ਨਾਨਕ ਸਾਹਿਬ ਜੀ ਆਪਣੀ ਮੌਜ ਵਿੱਚ ਸੁਤੇ ਸੁਭਾਈ ਬੈਠ ਰਹੇ। ਬਾਰਿਕ ਅਜਾ ਚਰਾਵਤ ਆਵਾ, ਇੱਕ ਬੱਚਾ ਬੱਕਰੀਆਂ ਦੀਆਂ ਚਰਾਉਂਦਾ ਚਰਾਉਂਦਾ ਇੱਧਰ ਨੂੰ ਆ ਗਿਆ, ਜਗਨ ਲੱਗਿਓ ਜਿਹ ਭਾਗ ਸੁਹਾਵਾ, ਇਸ ਬੱਚੇ ਦੇ ਚੰਗੇ ਜਿਹੜੇ ਭਾਗ ਹੈ ਉਹ ਜਾਗਣ ਲੱਗੇ। ਤੇ ਬਿਲੋਕ ਬੋਲੇ ਗਤਦਾਈ, ਬੱਚੇ ਨੂੰ ਬੱਕਰੀਆਂ ਦੀਆਂ ਚਾਰ ਦਾ ਵੇਖ ਕੇ ਭਾਈ ਬਾਲਾ ਜੀ ਕਹਿੰਦੇ ਮੇਰੇ ਵੀ ਨੀ ਸਤਿਗੁਰੂ ਵੇਖਣ ਲੱਗੇ। ਆਵਹ ਬਾਲੇ ਬਾਲ ਬੁਲਾਈ। ਹਾਂ, ਮੈਨੂੰ ਕਹਿਣ ਲੱਗੇ ਵੀ ਭਾਈ ਬਾਲਾ ਉਹ ਬੱਚੇ ਨੂੰ ਬੁਲਾ ਕੇ ਲਿਆ ਸਾਡੇ ਕੋਲ। ਮੈਂ ਗਮਨਿਓ ਜਹ ਅਜਾ ਚਰਾਵਤ। ਭਾਈ ਬਾਲਾ ਜੀ ਕਹਿੰਦੇ ਮੈਂ ਜਿੱਥੇ ਉਹ ਬੱਚਾ ਬੱਕਰੀਆਂ ਚਰਵਾ ਰਿਹਾ ਸੀ ਉੱਥੇ ਚਲਾ ਗਿਆ। ਕਹਿਓ ਬਾਲ ਤੁਝ ਤਪਾ ਬੁਲਾਵਤ। ਜਾ ਕੇ ਉਹ ਬੱਚੇ ਨੂੰ ਕਿਹਾ ਵੀ ਤਪੇ ਗੁਰੂ ਨਾਨਕ ਸਾਹਿਬ ਜੀ ਤੈਨੂੰ ਬੁਲਾ ਰਹੇ ਸਦ ਰਹੇ। ਕਿਛ ਕੋ ਕਹਿਤ ਸੁਣੀਏ ਢਿੱਗ ਆਏ। ਤੈਨੂੰ ਵੀ ਬੱਚੇ ਕੁਝ ਕਹਿਣਾ ਚਾਹੁੰਦੇ ਹਨ, ਤੂੰ ਵੀ ਉਹਨਾਂ ਦੇ ਕੋਲ ਆ ਕੇ ਸੁਣ ਲੈ। ਬਹਰੋ ਅਜਾ ਚਰਾਵਹ ਜਾਏ। ਫੇਰ ਵੀ ਤੂੰ ਆਪਣੀਆਂ ਜਾ ਕੇ ਬੱਚੀਆਂ ਜਿਹੜੀਆਂ ਬੱਕਰੀਆਂ ਜਿਹੀਆਂ ਚਰਵਾਈ ਜਾਈ ਚਾਰੀ ਜਾਈ। ਸੁਣ ਬਾਲਕ ਆਵਾ ਸੰਗ ਮੇਰੇ। ਭਾਈ ਬਾਲਾ ਜੀ ਕਹਿੰਦੇ ਆ ਸੁਣ ਕੇ ਉਹ ਬੱਚਾ ਮੇਰੇ ਨਾਲ ਚੱਲ ਕੇ ਆ ਗਿਆ। ਹਰ ਕਿਉ ਪ੍ਰਭ ਕੋ ਦਰਸ਼ਨ ਹੇਰੇ। ਪਰਮੇਸ਼ਰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਉਹ ਬੱਚਾ ਬਹੁਤ ਪ੍ਰਸੰਨ ਹੋ ਗਿਆ। ਚਰਨ ਕਮਲ ਪਰ ਬੰਧਨ ਧਾਰੀ। ਸਭ ਤੋਂ ਪਹਿਲਾਂ ਬੱਚੇ ਨੇ ਮਹਾਰਾਜ ਦੇ ਚਰਨਾਂ ਕਮਲਾਂ ਉੱਪਰ ਨਮਸਕਾਰ ਕੀਤੀ। ਬਹਰੋ ਠੰਡੋ ਰਹਿਓ ਅਗਾਰੀ। ਫਿਰ ਦੋਵੇਂ ਹੱਥ ਜੋੜ ਕੇ ਮਹਾਰਾਜ ਦੇ ਅੱਗੇ ਸਾਵਧਾਨ ਹੋ ਕੇ ਖੜੋਤਾ ਰਿਹਾ। ਕਿਰਪਾ ਦ੍ਰਿਸ਼ਟ ਅਵ ਲੋਕ ਗੁਸਾਈ। ਜਗਤ ਦੇ ਮਾਲਕ ਸਤਿਗੁਰੂ ਨੇ ਮਿਹਰ ਭਰੀ ਨਿਗਾਹ ਨਾਲ ਤੱਕ ਕੇ ਸ੍ਰੀ ਮੁਖ ਕੋਮਲ ਗਿਰਾ ਅਲਾਈ। ਆਪਣੇ ਸਵਾਏ ਮਾਨ ਮੁਖ ਤੋਂ ਬਹੁਤ ਨਰਮ ਜੇ ਬਚਨ ਕਹੇ। ਕਹ ਬਾਲਕ ਕੋ ਹੈ ਤਵ ਨਾਮੋ। ਮਹਾਰਾਜ ਕਹਿੰਦੇ ਵੀ ਬੱਚੇ ਦੱਸ ਤੇਰਾ ਕੌਣ ਕੀ ਨਾਂ ਰੱਖਿਆ ਹੋਇਆ। ਕੌਣ ਗ੍ਰਾਮ ਮੈਂ ਤੇਰੋ ਧਾਮੋ। ਤੇਰੇ ਜਿਹੜੇ ਘਰ ਹੈ ਕਿਹੜੇ ਪਿੰਡ ਦੇ ਵਿੱਚ ਹਨ। ਕਿਹ ਕੋ ਤਾਤ ਸੁਦੇਹ ਬਤਾਈ। ਇਸਦਾ ਵੀ ਤੂੰ ਪੁੱਤਰ ਹੈ ਵੀ ਸਾਨੂੰ ਦੱਸ ਦੇ। ਅਜਾ ਚਰਾਏ ਕੇ ਆਪਣ ਪਰਾਈ। ਜਿਹੜੀਆਂ ਬੱਕੀਆਂ ਚੋਂ ਚਰਵਾ ਰਿਹਾ ਆਪਣੀਆਂ ਕੇ ਬਗਾਨੀਆਂ ਵੀ ਹੈ। ਸੁਣ ਕੇ ਸਿਸਨੇ ਬਚਨ ਉਚਾਰੇ। ਉਸ ਬੱਚੇ ਨੇ ਸੁਣ ਕੇ ਉਹ ਸਤਿਗੁਰਾਂ ਨੂੰ ਬਚਨ ਕਹੇ। ਘਰ ਹੈ ਨਿਕਟ ਜੋ ਗ੍ਰਾਮ ਤੁਮਾਰੇ। ਤੁਹਾਡਾ ਜਿੱਥੇ ਆ ਪਿੰਡ ਕਰਤਾ ਉੱਥੇ ਨੇੜੇ ਪਿੰਡ ਹੈ। ਮਾਰਾ ਕੱਥੂ ਨੰਗਲ ਮੇਰਾ ਪਿੰਡ ਹੈ, ਇੱਥੋਂ 8 ਘੋਤੇ ਹੈ। ਬੂੜਾ ਆਖੇ ਮੇਰੋ ਜਾਨੋ। ਮੇਰਾ ਨਾਮ ਮਾਰਾ ਭਾਈ ਬੂੜਾ ਜੀ ਕਰਕੇ ਰੱਖਿਆ ਹੋਇਆ, ਜਾਣ ਲਓ। ਜਨਮ ਜਟੇਟਾ ਰਿਦੇ ਪਛਾਣੋ। ਮੇਰਾ ਮੇਰਾ ਜਿਹੜਾ ਜਨਮ ਹੈ ਜੀਵਾਂਦਾਰਾਂ ਦੇ ਘਰ ਦਾ ਹੈ, ਪਛਾਣ ਲਓ ਸਮਝ ਲਓ। ਮਾਤ ਪਿਤਾ ਕੀ ਆਏ ਸਪਾਈ। ਮੇਰਾ ਮਾਤਾ ਪਿਤਾ ਦੀ ਆਗਿਆ ਪਾ ਕੇ। ਅਜਾ ਚਰਾਵਤ ਆਪਣ ਪਰਾਈ। ਮੇਰਾ ਆਪਣੀਆਂ ਕਰਦੀਆਂ ਬੱਕਰੀਆਂ ਵੀ ਚਾਰ ਦਾ ਤੇ ਬਗਾਨੀਆਂ ਵੀ ਚਾਰ ਰਿਹਾ। ਗੁਰੂ ਭਨਿਓ ਕਰੀਏ ਨਿਜ ਕਾਰੀ। ਗੁਰੂ ਮਹਾਰਾਜ ਕਹਿੰਦੇ ਵੀ ਚੰਗਾ ਬੱਚੇ ਵਧੀਆ ਕੰਮ ਹੈ, ਤੂੰ ਹੁਣ ਆਪਣਾ ਜਾ ਕੇ ਕੰਮ ਕਰ। ਚਾਰ ਬੱਕਰੀਆਂ ਜਾਏ ਲੈ ਹੁਣਿਜ ਅਜਾ ਸੰਭਾਲ। ਆਪਣੀਆਂ ਬੱਕਰੀਆਂ ਜੀ ਜਾ ਕੇ ਸੰਭਾਲ ਲੈ। ਸਿਸ ਕਹਿ ਸੰਸਾ ਭਾ ਮਨ ਮਾਹੀ। ਬੱਚਾ ਕਹਿਣ ਲੱਗਿਆ ਮਹਾਰਾ ਮੇਰੇ ਮਨ ਵਿੱਚ ਤਾਂ ਸੰਸਾ ਜਾ ਹੋਇਆ ਆ। ਪ੍ਰਥਮ ਬੁਲਾਇਓ ਆਪਣੇ ਪਾਹੀ। ਪਹਿਲਾਂ ਤਾਂ ਭਾਈ ਬਾਲੇ ਨੂੰ ਭੇਜ ਕੇ ਆਪਣੇ ਕੋਲ ਮੈਨੂੰ ਤੁਸੀਂ ਸੱਦ ਲਿਆ। ਬਹੁਰ ਨਕਾਰਜ ਕਛੂ ਬਤਾਇਓ। ਫਿਰ ਮੈਨੂੰ ਕੋਈ ਕੰਮ ਕਰਨ ਵਾਸਤੇ ਤਾਂ ਦੱਸਿਆ ਹੀ ਨਹੀਂ। ਚਾਹੋ ਅਬੈ ਮੁਖ ਤੇ ਫੁਰਮਾਇਓ। ਉਹ ਕਹਿ ਦਿੱਤਾ ਵੀ ਹੁਣ ਤੂੰ ਬੱਚੇ ਚਲਾ ਜਾ। ਜੋ ਰਾਵਰ ਕੋ ਕਾਜ ਨ ਕੋਈ। ਮਹਾਰਾਜ ਆਪ ਜੀ ਦਾ ਮੇਰੇ ਤੱਕ ਕੋਈ ਕੰਮ ਹੈ ਨਹੀਂ ਸੀ, ਮੈਥੋਂ ਕੁਝ ਕਰਾਉਣਾ ਨਹੀਂ ਸੀ ਤੁਸੀਂ। ਕਿਉਂ ਹਕਾਰ ਨੇ ਆਇਸ ਹੋਈ। ਫਿਰ ਆਪ ਜੀ ਦੀ ਮਹਾਰਾਜ ਮੈਨੂੰ ਸੱਦਣ ਦੀ ਕਿਉਂ ਆਗਿਆ ਹੋਈ, ਮੈਨੂੰ ਕਿਉਂ ਸੱਦ ਕੇ ਲਿਆਂਦਾ ਆ ਗਿਆ ਜਦੋਂ ਕੰਮ ਹੀ ਨਹੀਂ ਕੋਈ ਕਰਾਉਣਾ। ਸ੍ਰੀ ਗੁਰ ਕਹਿਓ ਜੋ ਨਿਕਟ ਹਕਾਰਾ। ਮਹਾਰਾਜ ਕਹਿਣ ਲੱਗੇ ਬੱਚੇ ਜੇ ਭਲਾ ਭਾਈ ਬਾਲੇ ਨੂੰ ਭੇਜ ਕੇ ਅਸੀਂ ਆਪਣੇ ਕੋਲ ਕੋਈ ਸੱਦ ਲਿਆ ਤੈਨੂੰ। ਕੌਣ ਦੋਸ਼ ਇਸ ਬਿਖੈ ਨਿਹਾਰਾ। ਭਲਾ ਕੀ ਤੂੰ ਦੋਸ਼ ਗੁਨਾਹ ਦੇਖਿਆ ਹੈ। ਮਿਲਨੇ ਬੋਲਣ ਆਪਣ ਪਰਾਈ। ਸਿਆਣੇ ਕਹਿੰਦੇ ਆ ਵੀ ਮਿਲਣ ਨਾਲ ਬੋਲਣ ਚੱਲਣ ਨਾਲ ਆਪਣੇ ਤੇ ਬਗਾਨੇ ਦਾ। ਬੁੱਧ ਸੁਧ ਸਗਰੀ ਪਾਰੈ ਲਖਾਈ। ਬੋਲੀ ਚਦੀ ਦਾ ਮਿਲੀ ਜਿਹਦਾ ਵੀ ਕਿੰਨੀ ਕਕਲ ਬੁੱਧ ਵਾਲਾ ਹੈ, ਕਿੰਨਾ ਕੁ ਸਿਆਣਾ ਹੈ, ਉਹਦਾ ਸਾਰਾ ਕੁਝ ਪਤਾ ਚੱਲ ਜਾਂਦਾ ਹੈ। ਬੂੜਾ ਸੁਣਗਾ ਬੰਧਨ ਕਰਕੇ। ਮਹਾਰਾਜ ਤੋਂ ਸੁਣ ਕੇ ਬੂੜਾ ਨਾਮ ਦਾ ਬੱਚਾ ਮੱਥਾ ਟੇਕ ਕੇ ਤਾਂ ਚਲਾ ਗਿਆ। ਵਧਿਓ ਪ੍ਰੇਮ ਔਰ ਰਹਿਓ ਵਿਚਾਰਕੇ। ਹਿਰਦੇ ਵਿੱਚ ਐਸਾ ਕਹਿੰਦੇ ਵਿਚਾਰ ਰਿਹਾ ਹੈ, ਇਸ ਤਰ੍ਹਾਂ ਕਹਿੰਦੇ ਪ੍ਰੇਮ ਇਹਦੇ ਅੰਦਰ ਵਧ ਗਿਆ ਹੈ। ਭਾਈ ਉਹ ਇਹੋ ਜਿਹਾ ਜਿਹੜਾ ਪ੍ਰੇਮ ਪਿਆਰ ਹੈ ਵੀ ਆਪਾਂ ਸਭ ਕੁਛ ਮਹਾਰਾਜ ਦੇ ਦੇਖੀ ਲਾ ਦੇਣਾ, ਇਸ ਤਰ੍ਹਾਂ ਹੀ ਉਹਦੇ ਅੰਦਰ ਵਿਚਾਰਾਂ ਉੱਠ ਖੜੀਆਂ। ਇਹ ਸੰਸਾਰ ਸੱਤ ਹੈ ਕੀ ਅਸੱਤ ਹੈ, ਪਰਮੇਸ਼ਰ ਕੀ ਜੀਵ ਕੀ ਹੈ, ਇਹੋ ਜਿਹੀਆਂ ਵਿਚਾਰਾਂ ਕਹਿੰਦੇ ਕਰਨ ਲੱਗ ਪਿਆ ਹੈ। ਸੰਧਿਆ ਲਾ ਨਿਜ ਅਜਾ ਚਰਾਈ, ਸ਼ਾਮ ਤੱਕ ਆਪਣੀਆਂ ਬੱਕਰੀਆਂ ਜਿਹੀਆਂ ਨੇ ਚਾਰੀਆਂ ਹਨ। ਜਾਏ ਸਦਨ ਪੁਨ ਰੈਨ ਬਿਤਾਈ, ਰਾਤ ਨੂੰ ਜਾ ਕੇ ਰਾਤ ਜਿਹੜੀ ਘਰ ਵਿੱਚ ਬਤੀਤ ਕੀਤੀ ਹੈ। ਸ੍ਰੀ ਅੰਗਦ ਸੁਣੀਏ ਕਹਿ ਬਾਲਾ, ਭਾਈ ਬਾਲਾ ਜੀ ਕਹਿਣ ਲੱਗੇ ਹੇ ਗੁਰੂ ਅੰਗਦ ਸਾਹਿਬ ਮਹਾਰਾਜ ਸੁਣ ਲਈਏ, ਮੈਂ ਤਬ ਬੂਜਨ ਕਰੇ ਕਿਰਪਾਲਾ, ਬੱਚਾ ਚਲਿਆ ਗਿਆ, ਮੈਂ ਦਿਆਲੂ ਕਿਰਪਾਲੂ ਗੁਰੂ ਨਾਨਕ ਸਾਹਿਬ ਨੂੰ ਪੁੱਛਣਾ ਕੀਤਾ, ਇਹ ਬਾਲਕ ਜੋ ਨਿਕਟ ਬੁਲਾਵਾ, ਗੁਰੂ ਨਾਨਕ ਸਾਹਿਬ ਇਹ ਬੱਚੇ ਨੂੰ ਜੋ ਮੇਰੇ ਰਾਹੀਂ ਤੁਸੀਂ ਆਪਣੇ ਕੋਲ ਬੁਲਾਇਆ ਸੀ, ਤੇ ਸੋ ਬਚਨ ਬਿਲਾਸ ਅਲਾਵਾ, ਇਹਦੇ ਨਾਲ ਮਹਾਰਾਜ ਤੁਸੀਂ ਬੜੇ ਪ੍ਰੇਮ ਪਿਆਰ ਦੇ ਬਚਨ ਕੀਤੇ ਕਤਰੇ, ਕੌਣ ਹੈ ਕਿਉਂ ਨਿਕਟ ਹਕਾਰਾ, ਮਹਾਰਾ ਬੱਚਾ ਕੋਈ ਕੌਣ ਹੈ, ਕਿਉਂ ਇਹਨੂੰ ਨੇੜੇ ਸੱਦਿਆ ਸੀ, ਮੁਝੇ ਬਿਰਤੰਤ ਸੁਣਾਵਾ ਹੁਸਾਰਾ, ਮਹਾਰਾ ਇਹ ਬੱਚੇ ਦਾ ਮੈਨੂੰ ਜਿਹੜਾ ਪਿਛਲਾ ਪ੍ਰਸੰਗ ਉਹ ਸਾਰਾ ਸੁਣਾ ਦਿਓ ਖੋਲ ਕੇ, ਭਨਿਓ ਪ੍ਰਭੂ ਇਹੋ ਹੈ ਮਤਵੰਤਾ, ਗੁਰੂ ਮਹਾਰਾਜ ਕਹਿਣ ਲੱਗੇ ਭਾਈ ਬਾਲਾ ਇਹ ਬੱਚਾ ਬਹੁਤ ਚਕਲੀ ਉਕਲ ਬੁੱਧ ਵਾਲਾ ਬਹੁਤ ਸਿਆਣਾ ਹੈ, ਕਿਤਕ ਦਿਵਸ ਮਹਿ ਪੂਰਨ ਸੰਤਾ, ਕੁਝ ਦਿਨਾਂ ਤੋਂ ਬਾਅਦ ਇਹ ਬੱਚੇ ਨੇ ਕਹਿੰਦੇ ਪੂਰਨ ਸੰਤ ਬਣ ਜਾਣਾ ਹੈ, ਕੋਈ ਸਿੱਖੀ ਕੋ ਸਦਨ ਵਿਸਾਲਾ, ਇਹ ਜਿਹੜੀ ਸਿੱਖੀ ਇਹਦਾ ਤਾਂ ਘਰ ਹੀ ਬਣ ਜਾਊ, ਜਾਣੀ ਮਹਾਨ ਸਿੱਖੀ ਇਹਦੇ ਕੋਲ ਹੋਵੇਗੀ, ਛੋਇ ਨਾ ਸਕੈ ਮਨ ਵਿਖੈ ਜੰਜਾਲਾ, ਜਿਹੜੇ ਸੰਸਾਰ ਦੇ ਜੰਜਾਲ ਫਾਹੇ ਇਹਦੇ ਮਨ ਨੂੰ ਛੋ ਨਹੀਂ ਸਕਣਗੇ, ਨਹੀਂ ਧੰਦਿਆਂ ਵਿੱਚ ਫਸੂ ਭਗਤੀ ਕਰੂਗਾ, ਜੀਵਨ ਮੁਕਤ ਅਵਸਥਾ ਪਾਵੇ ਹੈ, ਇਹ ਤਾਂ ਬੱਚਾ ਕਹਿੰਦੇ ਕੋਈ ਦਿਨਾਂ ਤੋਂ ਬਾਅਦ ਜਿਉਂਦਿਆਂ ਵਾਲੇ ਜਿਉਂਦਾ ਹੀ ਮੁਕਤ ਵਾਲੇ ਜਿਹੜੀ ਮੁਕਤ ਹੋ ਜਾਣਾ, ਛੁੱਟ ਜਾਣਾ ਮੋਹ ਮਮਤਾ ਤੋਂ ਹੰਕਾਰ ਤੋਂ, ਉਹ ਅਵਸਥਾ ਨੂੰ ਇਹ ਪਾ ਲਏਗਾ, ਆਪਣੇ ਬਚ ਸੋ ਅਵਰ ਤਰਾਵੇ ਹੈ, ਇਹ ਤਾਂ ਬੱਚਾ ਐਸਾ ਮਹਾਨ ਹੋ ਜਾਏਗਾ ਆਪਣੇ ਬਚਨਾਂ ਨਾਲ ਉਪਦੇਸ਼ ਦੇ ਕੇ ਹੋਰਾਂ ਨੂੰ ਵੀ ਪਾਰ ਲੰਘਾ ਦੇ ਤਾਰ ਦਿਆ ਕਰੇਗਾ, ਮੈਂ ਬੋਲਿਓ ਹੋਇਆ ਹੈ ਹੈ ਕੋ ਐਸੋ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਮਹਾਰਾਜ, ਮੈਂ ਫਿਰ ਬੋਲਿਆ ਮਹਾਰਾਜ ਇਹ ਬੱਚਾ ਐਸਾ ਹੈ ਮਹਾਨ ਬਣਨ ਵਾਲਾ, ਕਿਉਂ ਸ਼ਸ਼ੰਕ ਪੁੱਛ ਕਾਰਜ ਕੈਸੋ, ਇਹ ਕਿਉਂ ਸ਼ੰਕਾ ਸਹਿਤ ਪੁੱਛਦਾ ਸੀ ਵੀ ਮੈਨੂੰ ਕੰਮ ਤਾਂ ਕੋਈ ਦੱਸਿਆ ਨੀ, ਕਿਉਂ ਬੁਲਾਇਆ, ਸੁਣ ਪੁਨ ਭਾਖਿਓ ਦਇਆ ਅਵਾਸਾ, ਗੁਰੂ ਮਹਾਰਾਜ ਨੇ ਸੁਣ ਕੇ ਦਇਆ ਦੇ ਘਰ ਭਾਈ ਬਾਲਾ ਜੀ ਨੂੰ ਫੇਰ ਕੇ, ਆਪ ਲੋ ਭਇਓ ਨਰਦੈ ਪ੍ਰਕਾਸ਼, ਭਾਈ ਬਾਲਾ ਹੁਣ ਤੱਕ ਇਹਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਨਹੀਂ ਹੋਇਆ, ਬਿਗਸੇ ਕਮਲ ਤਬ ਹੈ ਲੇਹ ਪੇਖੀ, ਬਿਗਸੇ ਕਮਲ ਤਬ ਹੈ ਲੇਹ ਪੇਖੀ, ਕਹਿੰਦੇ ਇਹਦਾ ਹਿਰਦਾ ਰੂਪੀ ਕਮਲ ਕਹਿੰਦੇ ਖਿੜ ਗਿਆ ਨਾ, ਫੇਰ ਤੂੰ ਵੇਖ ਲਈ, ਦਿਬ ਦ੍ਰਿਸ਼ਟ ਜਿਹੇ ਹੋਏ ਵਿਸੇਖੀ, ਇਸੇ ਬੱਚੇ ਦੀ ਬਹੁਤ ਲੰਮੀ ਨਿਗਾਹ ਹੋ ਜਾਏਗੀ, ਭਾਵ ਮਹਾਨ ਤ੍ਰੈਕਾਲ ਦਰਸੀਏ ਹੋ ਜਾਏਗਾ, ਕਬਲੋ ਇਸ ਮਹਿ ਹੋਏ ਪ੍ਰਕਾਸ਼ਾ, ਭਾਈ ਬਾਲਾ ਜੀ ਕਹਿਣ ਲੱਗਿਆ ਮਹਾਰਾਜ ਮੈਨੂੰ ਦੱਸੋ ਇਹ ਜਿਹੜਾ ਬੱਚਾ ਇਹਦੇ ਹਿਰਦੇ ਵਿੱਚ ਕਦੋਂ ਕੁ ਗਿਆਨ ਦਾ ਪ੍ਰਕਾਸ਼ ਹੋ ਜਾਏਗਾ, ਮੋਹੇ ਬਿਤਾਏ ਦੇਹ ਸੁਖ ਰਾਸਾ, ਇਹ ਸੁਖਾਂ ਦੇ ਖਜ਼ਾਨਾ ਰੂ ਮੈਨੂੰ ਤੁਸੀਂ ਦੱਸ ਦਿਓ ਖੋਲ ਕੇ ਵੀ ਇੰਨੇ ਕੁ ਸਮੇਂ ਨੂੰ ਇਹਨੇ ਬ੍ਰਹਮ ਗਿਆਨੀ ਬਣ ਜਾਣਾ, ਗੁਰ ਕਹਿ ਇਤੀ ਹੁਤੀ ਅਬ ਦੇਰਾ, ਮਹਾਰਾਜ ਕਹਿੰਦੇ ਭਾਈ ਬਾਲਾ ਬਸ ਇੰਨੀ ਕੀ ਦੇਰੀ ਸੀ ਸਾਡੇ ਨਾਲ, ਇਹਨੇ ਬਸ ਮਿਲਣਾ ਸੀ ਬਚਨੀ ਵਿਲਾਸ ਕਰਨੇ ਸੀ, ਬੋਲਣ ਮਿਲਣ ਦਰਸ ਕੋ ਹੇਰਾ, ਸਾਡੇ ਨਾਲ ਬੋਲਣਾ ਚਲਣਾ ਸੀ ਸਾਡੇ ਦਰਸ਼ਨ ਕਰਨੇ ਸੀ, ਭਲਕ ਬਿਲੋ ਕਹੋ ਕਸ ਹੋਇਆ ਠਾਟਾ, ਬਹੁਤਾ ਸਮਾਂ ਕੀ ਲੱਗਣਾ, ਕਹਿੰਦੇ ਕੱਲ ਨੂੰ ਦੇਖੀ ਕਿਹੋ ਜਿਹਾ ਦਾ ਠਾਠ ਵਾਟ ਬਣਦਾ ਕਿਹੋ ਜਿਹਾ ਹੋ ਜਾਂਦਾ ਹੈ, ਖੁੱਲ ਹੈ ਮੋਹ ਹੋ ਕੇ ਵਿਕਟ ਕਪਾਟਾ, ਕੱਲ ਨੂੰ ਕਹਿੰਦੇ ਮੋਹ ਦੇ ਜਿਹੜੇ ਕਠਣ ਦੇ ਤਖਤੇ ਪਰੇ ਹੋ ਜਾਣੇ, ਇਸਨੇ ਮੋਹ ਛੱਡ ਜਾਣਾ ਬ੍ਰਹਮ ਗਿਆਨੀ ਬਣ ਬਹਿਣਾ, ਬਹਰੋ ਭੂਰ ਜਬੈ ਹੋਏ ਆਈ, ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਜਦੋਂ ਮਹਾਰਾਜ ਨੇ ਬਚਨ ਵਿਲਾਸ ਕੀਤੇ ਰਾਤ ਹੋ ਗਈ, ਫਿਰ ਜਦੋਂ ਸਵੇਰ ਹੋਏ ਆਈ, ਮਾਖਣ ਬਾਸਨ ਲੀਨ ਉਚਾਈ, ਭਾਈ ਬਾਲਾ ਜੀ ਕਹਿੰਦੇ ਜਿਵੇਂ ਮਹਾਰਾਜ ਨੇ ਬਚਨ ਕਿਹਾ ਸੀ ਉਸੇ ਅਨੁਸਾਰ ਹੋਏ, ਬੱਚੇ ਨੇ ਘਰ ਦੇ ਵਿੱਚੋਂ ਮੱਖਣ ਦਾ ਭਾਂਡਾ ਜਿਹਾ ਚੱਕ ਲਿਓ, ਮੱਗੀ ਜੀ ਚੱਕਲੀ ਮੱਖਣੀ ਵਾਲੀ, ਮਾਤ ਪਿਤਾ ਤੇ ਕਰਕੇ ਚੋਰੀ, ਮਾਂ ਪਿਓ ਨੂੰ ਕੋਈ ਨੀ ਦੱਸਿਆ, ਬਸ ਬਿਨਾਂ ਦੱਸੇ ਤੋਂ ਚਲੇ ਆਇਆ, ਸਟਕਿਓ ਘਰ ਤੇ ਪ੍ਰਭ ਜਿਸ ਠੌਰੀ, ਇਸ ਥਾਂ ਕਰਤਾਰ ਵਿੱਚ ਮਹਾਰਾ ਰਹਿ ਰਿਹਾ ਉਧਰ ਨੂੰ ਕਹਿੰਦੇ ਚਲੇ ਆਇਆ ਹੈ, ਪੂਰਨ ਬੂੜਾ ਪੁਰ ਕਰਤਾਰਾ, ਇਸ ਤਰ੍ਹਾਂ ਕਹਿੰਦੇ ਪੂਰਨ ਤੂਰਨ ਬੂੜਾ ਪੁਰ ਕਰਤਾਰ। ਇਹ ਬੂੜਾ ਨਾਮ ਦਾ ਬੱਚਾ ਬੜੀ ਛੇਤੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆਏ ਬਿਲੋਕੇ ਮੋਖ ਉਦਾਰਾ। ਮੁਕਤੀ ਦਾਤੇ ਸਤਿਗੁਰਾਂ ਨੂੰ ਆ ਦੇਖਿਆ, ਦਰਸ਼ਨ ਕੀਤੇ, ਮਾਖਣ ਬਾਸਨ ਅਗਰਜ ਧਰ ਕੇ ਮੱਖਣੀ ਵਾਲਾ ਭਾਂਡਾ ਜਾਂ ਮੱਘੀ ਜੀ ਅੱਗੇ ਰੱਖ ਬੈਠਿਓ ਨਿਕਟ ਬੰਦਨਾ ਕਰਕੇ ਮੱਥਾ ਟੇਕ ਕੇ ਬਹੁਤ ਨੇੜੇ ਜੇ ਹੋ ਕੇ ਸਜ ਗਿਆ ਬੈਠ ਗਿਆ। ਮੁਸਕਾਨੇ ਪ੍ਰਭ ਬਚਨ ਲਾਇਓ। ਗੁਰੂ ਮਹਾਰਾਜ ਨੇ ਬੱਚੇ ਨੂੰ ਆਇਆ ਦੇਖ ਕੇ ਥੋੜਾ ਥੋੜਾ ਹੱਸੇ ਤੇ ਬਚਨ ਕਿਹਾ। ਮੱਖਣ ਬਾਸਨ ਕਿਹੇ ਤੇ ਲਿਆਇਓ। ਕਹਿੰਦੇ ਬੱਚੇ ਵੀ ਆ ਮੱਖਣ ਦਾ ਭਾਂਡਾ ਜਾ ਭਰਿਆ ਭਰਿਆ ਕਿੱਥੋਂ ਚੁੱਕ ਲਿਆ ਆ। ਸੁਣ ਹੋ ਤਪਾ ਜੀ ਰਾਵ ਰਹੇਤਾ। ਕਹਿਣ ਲੱਗਾ ਹੇ ਗੁਰੂ ਨਾਨਕ ਸਾਹਿਬ ਭਾਜੀ ਆਪ ਜੀ ਦੇ ਵਾਸਤੇ ਕ੍ਰਿਤ ਆਨਿਓ ਮੈਂ ਆਪਣ ਨਿਕੇਤਾ। ਮਾਰਾ ਕਿਤੋਂ ਚੋਰੀ ਨੀ ਆਪਣੇ ਘਰ ਨੂੰ ਹੀ ਕੋਈ ਮੱਖਣ ਲਿਆਇਆ। ਦਰਸ ਸੰਤ ਗੁਰ ਛੂਛਨ ਜਾਨਾ। ਕਿਉਂਕਿ ਸਾਧੂ ਸਿਆਣੇ ਕਹਿੰਦੇ ਆ ਵੀ ਜੇ ਸਾਧੂ ਦੇ ਦਰਸ਼ਨ ਕਰਨ ਜਾਈਏ ਗੁਰੂ ਦੇ ਦਰਸ਼ਨ ਕਰ ਜਾਈਏ ਖਾਲੀ ਹੱਥੀ ਨੀ ਜਾਣਾ ਚਾਹੀਦਾ। ਅਸ ਵਿਚਾਰ ਉਰ ਵਿਖੇ ਉਠਾਨਾ। ਇਸ ਤਰ੍ਹਾਂ ਮਾਰਾ ਆਉਣ ਸਮੇਂ ਮੇਰੇ ਹਿਰਦੇ ਵਿੱਚ ਵਿਚਾਰ ਉੱਠ ਖੜੋਤਾ ਵੀ ਖਾਲੀ ਹੱਥੀ ਕਾਹਨੂੰ ਜਾਣਾ ਹੈ। ਭੋ ਬਾਲਿਕ ਹੈ ਲੱਗ ਤਨ ਤੇਰਾ। ਮਹਾਰਾਜ ਸੁਣ ਕੇ ਕਹਿੰਦੇ ਵੀ ਬੱਚੇ ਅਜੇ ਸਰੀਰ ਦੀ ਉਮਰ ਤਾਂ ਤੇਰੀ ਛੋਟੀ ਜੀ ਹੈ। ਨਿਸਚੈ ਕਰ ਕੋ ਘਰ ਨਿਜ ਹੇਰਾ। ਤੂੰ ਕਹਿੰਦੇ ਭਰੋਸਾ ਯਕੀਨ ਕਰਕੇ ਦੱਸ ਤੂੰ ਆਪਣਾ ਘਰ ਅਸਲੀ ਕਿਹੜਾ ਵੇਖਿਆ ਹੈ। ਜਿਸ ਮਹਿ ਫਸ ਕੇ ਨਿਕਸਨ ਭਾਰੀ। ਇਸ ਘਰ ਨੂੰ ਤੂੰ ਇਹ ਕਹਿੰਦੇ ਸਮਝ ਨੀ ਆਪਣਾ ਘਰ ਜਿਹਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੈ। ਜਾਲ ਮੀਨ ਕੀ ਰੀਤ ਵਿਚਾਰੀ। ਮੱਛੀ ਜਾਲ ਵਿੱਚ ਫਸਦੀ ਉਹਦੀ ਰੀਤੀ ਇਹਦੀ ਵਿਚਾਰੀ ਦੀ। ਇਸ ਘਰ ਵਿੱਚ ਤਾਂ ਇੰਨਾ ਫਸਦਾ ਮੱਛ ਵਾਂਗੂ ਕੋਈ ਛੁੱਟਦਾ ਹੀ ਨਹੀਂ ਮਰੇ ਬਗੈਰ। ਸਿਸ ਕਹਿ ਮਾਤ ਪਿਤਾ ਘਰ ਜੋ। ਬੱਚਾ ਕਹਿਣ ਲੱਗਾ ਮਹਾਰਾਜ ਜਿਹੜਾ ਮੇਰੇ ਮਾਤਾ ਪਿਤਾ ਦਾ ਘਰ ਹੈ ਨਾ ਮੈਂ ਪਹਿਚਾਨਿਓ ਆਪਣੇ ਸੋ। ਮੈਂ ਮਹਾਰਾਜ ਉਸ ਘਰ ਨੂੰ ਆਪਣਾ ਘਰ ਪਛਾਣ ਲਿਆ ਵੀ ਮੇਰੇ ਮਾਂ ਪਿਓ ਦਾ ਮੈਂ ਇਹਨਾਂ ਦਾ ਬੱਚਾ ਇਸ ਕਰਕੇ ਜੋ ਕੁਛ ਮਾਂ ਪਿਓ ਦਾ ਮੇਰਾ ਹੀ ਹੈ ਸਭ ਕੁਛ। ਤਹ ਤੇ ਮਾਖਣ ਬਾਸਨ ਲੀਨੋ। ਇਸ ਕਰਕੇ ਮਹਾਰਾਜ ਆਪਣਾ ਘਰ ਜਾਣ ਕੇ ਆਪਣੇ ਘਰ ਤੋਂ ਮੈਂ ਮੱਖਣ ਲੈ ਕੇ ਆਇਆ। ਆਨ ਉਪਾਇਨ ਤੁਮ ਮਹਾਰਾਜ ਤੁਹਾਡੀ ਲਾ ਕੇ ਮੈਂ ਭੇਟਾ ਕਰ ਦਿੱਤਾ ਹੈ। ਭੋਰ ਉਠਤ ਭੀ ਚੌਂਪ ਨਵੀਨੀ। ਮਹਾਰਾਜ ਕੀ ਦੱਸਾਂ ਜਦੋਂ ਸਵੇਰੇ ਉੱਠਿਆ ਮੈਨੂੰ ਤਾਂ ਬੜਾ ਸੁਭਾਅ ਚੜ ਗਿਆ। ਆਵਨ ਲੱਗੇ ਨ ਸੁਧ ਕਿਸ ਦੀਨੀ। ਮਹਾਰਾਜ ਆਉਣ ਲੱਗਿਆ ਮੈਂ ਤਾਂ ਆਪਣੇ ਮਾਂ ਪਿਓ ਨੇ ਵੀ ਖਬਰਸਾਰ ਨੀ ਦਿੱਤੀ ਹੈ। ਦੋਹਰਾ ਭੋ ਬਾਲਕ ਪਿਤ ਮਾਤ ਤੇ। ਗੁਰੂ ਮਹਾਰਾਜ ਕਹਿੰਦੇ ਵੀ ਬੱਚੇ ਆਪਣੇ ਮਾਤਾ ਪਿਤਾ ਦੇ ਪਾਸੋਂ। ਆਨਿਓ ਕ੍ਰਿਤ ਚੁਰਾਏ। ਬਿਨਾਂ ਦੱਸੇ ਤੋਂ ਚੋਰੀ ਚੁੱਕ ਕੇ ਲੈ ਆਂਦਾ ਗਏ ਮੱਖਣ। ਬਹਰੋ ਜੇ ਘਰ ਜਾਵੇਂ। ਦੇਖ ਲਾ ਬੱਚੇ ਜਦੋਂ ਹੁਣ ਤੂੰ ਵਾਪਸ ਜਾਵੇਂਗਾ ਨਾ ਘਰ ਦੇ ਵਿੱਚ। ਮਾਰਹਿ ਤੋ ਹਿਰਸਾਏ। ਗੁੱਸੇ ਹੋ ਕੇ ਤੈਨੂੰ ਮਾਰਨ ਕੁੱਟਣਗੇ ਚਾਟਾ ਛਕਾਉਣਗੇ। ਚੌਪਈ ਇਹ ਮੱਖਣ ਹਮ ਲੇਵਹਿ ਨਾਹੀ। ਇਸ ਕਰਕੇ ਮਾਂ ਪੁਜੇ ਪਿੱਛੇ ਤੋਂ ਬਗੈਰ ਤੂੰ ਇਹ ਮੱਖਣ ਲੈ ਕੇ ਆਇਆ ਅਸੀਂ ਤਾਂ ਵੀ ਲੈਣਾ ਨਹੀਂ। ਗਮ ਨਾ ਹਲੇ ਆਪਣੇ ਘਰ ਮਾਹੇ। ਤੂੰ ਆਪਣੇ ਘਰ ਦੇ ਵਿੱਚ ਹੀ ਵਾਪਸ ਲੈ ਕੇ ਚਲਾ ਜਾ। ਪਹੁੰਚੋ ਹਮ ਕੋ ਤੈਂ ਜੋ ਲਿਆਏ। ਉਹੀ ਜਿਹੜਾ ਮੱਖਣ ਲੈ ਆਇਆ ਸੀ ਸਾਨੂੰ ਪਹੁੰਚ ਗਿਆ, ਸਾਨੂੰ ਮਿਲ ਗਿਆ। ਹੋਇ ਪ੍ਰਸੰਨ ਦੇਖਿਓ ਔਰ ਭਾਏ। ਅਸੀਂ ਵਈ ਤੇਰੇ ਹਿਰਦੇ ਦਾ ਪ੍ਰੇਮ ਦੇਖਿਆ ਇਸ ਕਰਕੇ ਅਸੀਂ ਪ੍ਰਸੰਨਾ ਤੇਰੇ। ਸੁਣ ਕੇ ਬੂੜਾ ਰੋਵਨ ਲੱਗਾ। ਬਚਨ ਸੁਣ ਕੇ ਬੂੜਾ ਨਾਮ ਦਾ ਬਚਨ ਤਾਂ ਬਹੁਤ ਉੱਚੀ ਉੱਚੀ ਰੋਣ ਲੱਗ ਪਿਆ। ਪ੍ਰੇਮ ਬਿਰਹਿ ਔਰ ਅੰਤਰ ਜਾਗਾ। ਬਹੁਤ ਹੀ ਪ੍ਰੇਮ ਤੇ ਜਿਹੜਾ ਵਿਛੋੜਾ ਹਿਰਦੇ ਵਿੱਚ ਜਾਗ ਆਇਆ, ਪ੍ਰਕਾਸ਼ ਆਇਆ। ਮਾਰਹਿ ਮਾਤ ਪਿਤਾ ਮੁਝ ਕਬ ਹੀ। ਰੋਂਦਾ ਹੋਇਆ ਕਹਿਣ ਲੱਗਾ ਮਹਾਰਾਜ ਜਦੋਂ ਮਾਤਾ ਪਿਤਾ ਦੀ ਪਤਾ ਨੀ ਜਦੋਂ ਘਰ ਜਾਵਾਂਗੇ ਉਦੋਂ ਹੀ ਮਾਰਨਗੇ, ਸ਼ਾਇਦ ਨਾ ਹੀ ਮਾਰਨ। ਤੁਮ ਮਾਰਤ ਹੋ ਮੋਕੋ ਅਬ ਹੀ। ਤੁਸੀਂ ਤਾਂ ਮਾਰਾ ਹੁਣ ਆਪਣੇ ਕੋਲ ਬੈਠੇ ਨੂੰ ਮੈਨੂੰ ਮਾਰੀ ਜਾਂਦੇ। ਸ੍ਰੀ ਗੁਰਭਾਨੈ ਕੁਵਾਕ ਨ ਕਹਿਓ। ਮਹਾਰਾਜ ਕਹਿੰਦੇ ਬੱਚੇ ਤੈਨੂੰ ਕੋਈ ਮਾੜਾ ਬਚਨ ਤਾਂ ਨੀ ਅਸੀਂ ਕਿਹਾ। ਹਮਨੈ ਤੋਰ ਭਲਾ ਹੀ ਚਾਹਿਓ। ਤਾਂ ਤੇਰਾ ਭਲਾ ਹੀ ਚਾਹਿਆ, ਚੰਗਾ ਹੀ ਚਾਹਿਆ। ਕੌਣ ਮਾਰ ਕੀਨੀ ਤੁਜ ਤਾਏ। ਦੱਸ ਵੀ ਬੱਚੇ ਕਿਹੜੀ ਅਸੀਂ ਤੇਰੇ ਤੇ ਮਾਰ ਕੁਟਾਈ ਕੀਤੀ ਹੈ। ਜਾਂ ਤੇ ਰੁਦਨ ਕਰੈ ਬਿਲ ਲਾਈ। ਬਿਨਾਂ ਮਾਰ ਕੁਟਾਈ ਤੂੰ ਇੱਥੇ ਬੈਠਾ ਤੂੰ ਰੋਣਾ ਬਿਲ ਪੁੱਛਣਾ ਕਰ ਰਿਹਾ, ਕੁਰਲਾ ਰਿਹਾ ਹੈ। ਸੁਣੋ ਪ੍ਰਭੂ ਜਸ ਮਾਰਿਓ ਮੋਹੀ। ਕਹਿਣ ਲੱਗਿਆ ਮਾਲਕ ਤੁਸੀਂ ਸੁਣੋ, ਜਿਸ ਤਰ੍ਹਾਂ ਤੁਸੀਂ ਮੈਨੂੰ ਮਾਰਿਆ, ਇਸ ਤੇ ਵੱਡੀ ਮਾਰ ਨਹਿ ਹੋਈ। ਜਿਹੜੀ ਮਾਰ ਤੁਸੀਂ ਮੇਰੇ ਮਹਾਰਾਜ ਕਰ ਦਿੱਤੀ, ਇਹ ਤੋਂ ਵੱਡੀ ਤਾਂ ਮਾਰ ਮਾਂ ਪਿਓ ਦੀ ਵੀ ਨਹੀਂ ਹੋ ਸਕਦੀ ਹੈ। ਬਾਰਿਓ ਦੀਪਕ ਦਿਪਤ ਪ੍ਰਕਾਸ਼ਾ। ਮਹਾਰਾਜ ਤੁਸੀਂ ਜਿਹੜਾ ਇਹ ਦੀਵਾ ਬਾਲਿਆ ਸੀ ਤੇ ਇਸ ਤਰ੍ਹਾਂ ਜਗਾ ਕੇ ਪ੍ਰਕਾਸ਼ਿਆ ਸੀ, ਚਾਨਣ ਕਰਗਾਇਆ ਸੀ। ਪੁਨ ਬੁਝਾਏ ਕਾ ਕਰਹੁ ਨਿਰਾਸਾ। ਹੁਣੇ ਦੀਵੇ ਨੂੰ ਮਾਰਾ ਬੁਝਾ ਕੇ ਨਿਰਾਸਾ ਕਰ ਰਹੇ ਹੋ। ਤੁਮ ਹੈ ਉਚਿਤ ਅਧਿਕਾਏ ਜਰਾਵੋ। ਤੁਹਾਨੂੰ ਤਾਂ ਮਾਰਾ ਇਹ ਜਿਹੜਾ ਗਿਆਨ ਰੂਪੀ ਦੀਵਾ ਹੈ, ਕਹਿੰਦੇ ਜਗਾ ਕੇ ਇਹਨੂੰ ਬਹੁਤ ਚਾਨਣ ਸਹਿਤ ਕਰਨਾ, ਹੋਰ ਕਰਨਾ ਵਧਾਉਣਾ ਚਾਹੀਦਾ ਸੀ। ਪਾਏ ਸਨੇਹੇ ਗੁਣ ਹੈ ਉਕਸਾਵੋ। ਇਹਦੇ ਵਿੱਚ ਤੇਲ ਜਿਹਾ ਪਾ ਕੇ ਇਹਦੀ ਬੱਤੀ ਨੂੰ ਚਾਹ ਚੁੱਕਣਾ ਸੀ। ਭਾਵ ਹਿਰਦੇ ਰੂਪ ਜਿਹੜਾ ਦੀਵਾ, ਇਹਦੇ ਵਿੱਚ ਪ੍ਰੇਮ ਰੂਪੀ ਤੇਲ ਪਾ ਕੇ ਇਸ ਤਰ੍ਹਾਂ ਅੰਤਰਮੁਖ ਬਿਰਤੀ ਰੂਪ ਜਿਹੜੀ ਬੱਤੀ ਨੂੰ ਤਾਂ ਚੁੱਕਣਾ ਸੀ, ਅੰਤਰਮੁਖ ਬਿਰਤੀ ਨੂੰ ਮਹਾਨ ਕਰਕੇ ਗਿਆਨ ਦਾ ਚਾਨਣ ਕਰਵਾਉਣਾ ਸੀ। ਤਮਕੋ ਟਾਰ ਵਸਤ ਦਿਖ ਰਾਵ। ਅੰਦਰ ਜਿਹੜਾ ਗਿਆਨ ਦਾ ਹਨੇਰਾ ਨੂੰ ਦੂਰ ਕਰਕੇ ਆਤਮਾ ਰੂਪੀ ਬਸ ਨੂੰ ਦਿਖਾਉਣਾ ਚਾਹੀਦਾ। ਪੂਰ ਆਸ ਆਸ ਕਸ਼ਟ ਮਿਟਾਵ। ਇਸ ਤਰ੍ਹਾਂ ਮਾਰਾ ਆਸਾ ਪੂਰੀ ਕਰਕੇ ਮੇਰੇ ਸਦਾ ਦੇ ਦੁੱਖ ਮਿਟਾ ਦੇਣੇ ਸੀ। ਸੋਰਠਾ ਮੁਸਕਾਨੇ ਗੁਣ ਖਾਨ। ਇਹੋ ਬੱਚੇ ਪੂਰੇ ਤਾਂ ਸੁਣ ਕੇ ਗੁਰੂ ਨਾਨਕ ਸਹਿ ਗੁਣਾ ਦੇ ਖਾਣ ਥੋੜਾ ਥੋੜਾ ਹੱਸੇ। ਬਾਣੀ ਤੇ ਸੋ ਪੁਨ ਭਨੇ। ਇਸ ਤਰ੍ਹਾਂ ਦੇ ਬਚਨ ਆਪ ਜੀ ਨੇ ਬੱਚੇ ਦੇ ਸਾਥ ਕਹੇ। ਬੁੱਢੇ ਵੱਡੇ ਸਮਾਨ। ਵੀ ਬੱਚੇ ਜਿਵੇਂ ਬੜੇ ਬੜੇ ਤਕੜੇ ਬਜ਼ੁਰਗ ਹੁੰਦੇ, ਉਹਨਾਂ ਦੇ ਸਮਾਨ ਬਰਾਬਰ ਦੀਆਂ ਬਾਤਾਂ ਤੂੰ ਮੁੱਖ ਤੇ ਕਹੇ। ਮੁੱਖੋਂ ਬੜੇ ਬੜੇ ਬਜ਼ੁਰਗਾਂ ਬੜੀਆਂ ਸਿਆਣੀਆਂ ਬੜੀਆਂ ਗੱਲਾਂ ਕਰਨਾ ਹੈ ਤਾਂ ਬੱਚਾ ਹੀ ਤੂੰ। ਤਬ ਹੀ ਤੇ ਇਹ ਨਾਮ। ਭਾਈ ਬਾਲਾ ਜੀ ਕਹਿੰਦੇ ਹੋ ਮਹਾਰਾਜ ਦੇ ਕਹਿਣ ਕਰਕੇ ਤਦੋਂ ਜਿਹੜਾ ਇਹ ਨਾਮ ਹੈ। ਭਾਈ ਬੁੱਢਾ ਕਹਿਤ ਹੈ। ਬਾਬਾ ਬੁੱਢਾ ਸਾਹਿਬ ਜੀ ਕਰਕੇ ਇਕੱਲਾ ਬੁੱਢਾ ਸਾਹਿਬ ਜੀ ਭਾਈ ਪਦਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਖਸ਼ੀ ਸੀ ਇਸ ਨੂੰ। ਸ਼ਰਨ ਗਹਿਓ ਸੁਖ ਧਾਮ। ਸੁਖਾਂ ਦੇ ਘਰ ਮਹਾਰਾਜ ਜੀ ਨੇ ਸ਼ਰਨ ਗ੍ਰਹਿਣ ਕਰ ਲਈ। ਕਰੁਣਾ ਕੀਨੀ ਜਗਤ ਗੁਰ। ਸੰਸਾਰ ਦੇ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਹਦੇ ਤੇ ਕਿਰਪਾ ਕਰ ਦਿੱਤੀ ਸੀ, ਜਿਸ ਤਰ੍ਹਾਂ ਹੋਰ ਬਖਸ਼ਿਸ਼ਾਂ ਕੀਤੀਆਂ। ਫਿਰ ਉਸ ਤੋਂ ਬਾਅਦ ਇਸ ਨੂੰ ਮਹਾਰਾਜ ਨੇ ਜੋ ਸਿੱਖੀ ਦੀ ਮਰਯਾਦਾ ਇਹਦੇ ਸੰਬੰਧ ਵਿੱਚ ਕੋਈ ਵਚਨ ਕਹੇ ਸਨ, ਉਹ ਜਿਹੜਾ ਸਾਰਾ ਪ੍ਰਸੰਗ ਰਹਿੰਦਾ ਉਹ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਸੁਣ ਲਵਾਂਗੇ, ਕਿਉਂਕਿ ਜਿਹੜਾ ਸਮਾਂ ਹੈ ਉਹ ਪੂਰਾ ਹੋ ਗਿਆ, ਅੱਗੇ ਕਹਾਉਣ ਲਈ ਇਜਾਜ਼ਤ ਨਹੀਂ ਦਿੰਦਾ ਹੈ। ਇੱਥੇ ਹੀ ਆਪਾਂ ਸਮਾਪਤੀ ਕਰਕੇ ਅਰਦਾਸ ਵੀ ਜੁੜ ਗਏ ਜੀ। ਤਬ ਹੀ ਤੇ ਇਹ ਨਾਮ। ਭਾਈ ਬੁੱਢਾ ਕਹਿਤ ਹੈ ਸ਼ਰਨ ਗਹਿਓ ਸੁਖ ਧਾਮ। ਕਰੁਣਾ ਕੀਨੀ ਜਗਤ ਗੁਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਵਟੇ, ਹੇ ਗੋਵਿੰਦ ਹੇ ਗੁਣ ਨਿਦਾਨ ਜਾਂਕੇ ਸਦਾ ਬਵੇ, ਹੇ ਅਪਰੰਪਰ ਹਰ ਹਰੇ ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ ਹੇ ਧਾਰਾ ਆਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋ, ਨਾਨਕ ਦੀਜੈ ਨਾਮ ਦਾਨ ਰੱਖੋਈਐ ਪਰੋ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਿਹਾਜ ਹੈ ਚੜੇ ਸੋ ਤਰੇ ਪਾਰ,